ਵਾਹਿਗੁਰੂ ਸਾਹਿਬ ਜੀਓ, ਨਿੰਦਹ ਖਲ ਬਿੰਦਹ ਨਹੀਂ, ਇਹ ਮਗ ਨਿਰਬਾਨਾ। ਕਲ ਮੈਂ ਭਗਤ ਸੋ ਮੁਕਤ ਦਾ, ਧਰਮ ਨਾ ਕੋ ਆਨਾ। ਪੁੰਨ ਸਤਿਗੁਰ ਇਮ ਨੇਮ ਕੀਏ, ਚੌਹ ਬਰਨ ਮਜਾਰਾ। ਆਸ਼ਰਮ ਧਾਰੀ ਹੋਏ ਹੋਏ ਕੋ, ਆਵਹਿ ਦਰਬਾਰਾ। ਨਿੰਦਹ ਖਲ ਬਿੰਦਹ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਜੀ, ਮਹਾਨ ਹੀ ਮਹਾਨ ਕਿਰਪਾ ਹੈ ਇਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਜਗਤ ਵੀ ਜੀਵਾਂ ਦਾ ਉਧਾਰ ਕਰਨ ਵਾਸਤੇ ਗੁਰੂ ਸਰੂਪ ਵਿੱਚ ਪ੍ਰਗਟ ਪ੍ਰਸਖ ਹੋ ਕੇ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰਦੇ ਹਾਂ। ਅਸਾਂ ਖੰਡਾਂ ਬ੍ਰਹਮੰਡਾਂ ਵਿੱਚ ਚੱਕਰ ਲਾਉਂਦਿਆਂ ਹੋਇਆਂ ਸਤਨਾਮ ਵਾਹਿਗੁਰੂ ਜਪਾ ਕੇ ਸਭ ਦੇ ਕਲਿਆਣ ਕੀਤਾ ਹੈ। ਸਿਧਾਂ ਦੇ ਮਾਣ ਹੰਕਾਰ ਦੂਰ ਕੀਤੇ ਹੈ, ਡੰਬੀਆਂ ਦੇ ਡੰਪ ਖੰਡਾਂ ਨੂੰ ਪਰਦਾ ਫਾਸ ਕਰਕੇ ਨਵਤ ਕੀਤਾ ਹੈ। ਵੈਸੇ ਵਾਹਿਗੁਰੂ ਨੇ ਜੋ ਕੋਈ ਗੁਰੂ ਸਰੂਪ ਧਾਰਨ ਕਰਕੇ ਕੌਤ ਕੀਤੇ ਨੇ, ਉਹ ਵਿਦਵਾਨਾਂ ਨੇ ਸੋਹਣਾ ਇਤਿਹਾਸ ਲਿਖਿਆ ਹੈ। ਇਸ ਤਰ੍ਹਾਂ ਸਭ ਤੋਂ ਪਹਿਲਾਂ ਭਾਈ ਬਾਲਾ ਵਾਲੀ ਜਨਮ ਸਾਖੀ ਭਾਈ ਬਾਲਾ ਜੀ ਨੇ ਲਿਖਾਈ, ਉਸ ਤੋਂ ਬਾਅਦ ਭਾਈ ਹਰ ਸਿੰਘ ਜੀ ਨੇ ਵੀ ਇੱਕ ਜਨਮ ਸਾਖੀ ਲਿਖੀ ਹੈ, ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚ ਵੀ ਕਾਫੀ, ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਦਾ ਛੇਵੇਂ ਪਾਤਸ਼ਾਹ ਤੱਕ ਪ੍ਰਸੰਗ ਇਤਿਹਾਸ ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ, ਜੋ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਵੰਸ ਵਿੱਚੋਂ ਸਨ, ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਗਚੰਦ ਨਗਰ ਵਿਖੇ ਜੋਤੀ ਜੋਤ ਸਮਾ ਗਏ ਸਨ, ਜਿਹੜੇ ਰਜੋ ਗੁਣੀ ਅਤੇ ਤਮੋ ਗੁਣੀ ਸਿੰਘ ਜੰਗ ਜੁੱਧ ਕਰਨ ਵਾਲੇ ਦੁਸ਼ਟਾਂ ਨੂੰ ਡੰਡੇ ਕੇ ਆਪਣਾ ਬੈਰ ਲੈਣ ਦੀ ਇੱਛਾ ਰੱਖ ਰਹੇ, ਰਾਜਭਾਗ ਦੀ ਇੱਛਾ ਰੱਖ ਰਹੇ ਸਨ। ਇਹ ਰਜੋ ਗੁਣੀ ਰਾਜਭਾਗ ਦੀ ਇੱਛਾ ਬਾਰੇ, ਤਮੋ ਗੁਣੀ ਕੁਝ ਤੇਜ਼ ਤਰਾਰੇ, ਜਿਵੇਂ ਸਾਨੂੰ ਇਹਨਾਂ ਨੇ ਤੰਗ ਕੀਤਾ, ਮੁਸਲਿਆਂ ਨੂੰ ਅਸੀਂ ਜਲਵਾ ਦਿਖਾਉਣਾ ਹੈ, ਇਹ ਮਰਨੇ ਮੁਕਾਉਣੇ ਹੈ। ਉਹ ਬੰਦਾ ਬਹਾਦਰ ਨਾਲ ਚਲੇ ਗਏ ਸਨ, ਇੱਕ ਸਦਾ ਗੁਣੀ ਸਨ, ਜਿਨ੍ਹਾਂ ਦੀ ਅਵਸਥਾ ਨਾ ਕੋ ਬੈਰੀ ਨਹੀਂ ਬਗਾਨਾ ਸਗਰ ਸੰਗ ਹਮ ਕੋ ਬਨਿਆਈ ਵਾਲੀ ਬਣੀ ਹੋਈ ਸੀ। ਸੋ ਇਹ 13 ਸਿੰਘ ਸਨ ਅੰਤਰਮੁਖ ਬਿਰਤੀ ਵਾਲੇ। ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਪੰਜਾਬ ਵਿੱਚ ਆਏ। ਭਾਈ ਸਾਹਿਬ ਭਾਈ ਰਾਮ ਕੌਰ ਜੀ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ ਸੀ ਵੀ ਗੁਰੂ ਮਹਾਰਾਜ ਸਮਾ ਗਏ ਨੇ, ਪਹਿਲਾਂ ਤਾਂ ਦਰਸ਼ਨਾਂ ਦੇ ਅਤੇ ਬਚਨਾਂ ਦੇ ਆਸਰੇ ਸਾਡਾ ਸੋਹਣਾ ਸਮਾਂ ਲੰਘਦਾ ਸੀ, ਹੁਣ ਨਾ ਤਾਂ ਦਰਸ਼ਨ ਹੋ ਰਹੇ ਹੈ, ਨਾ ਉਹਨਾਂ ਦੇ ਮੁੱਖ ਦੇ ਪਾਵਨ ਪਿੱਤਰ ਮਹੇਸ਼ਵਰੀ ਬੱਚੇ ਸਾਨੂੰ ਮਿਲ ਰਹੇ ਨੇ। ਤੁਸੀਂ ਕਿਰਪਾ ਕਰਕੇ ਹੁਣ ਉਹਨਾਂ ਦੇ ਸਰਵਣ ਦਰਸ਼ਨ ਕਰਾਓ ਗੁਰੂ ਗਰਗੀਧਰ ਪਾਤਸ਼ਾਹ ਜੀ ਦੇ। ਉਹ ਬੇਨਤੀ ਨੂੰ ਮੰਨਦਿਆਂ ਹੋਇਆ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਿਛਲੇ ਸਮੇਂ ਵਿੱਚ ਹੇਮਕੁੰਡ ਇਸੇ ਤਰ੍ਹਾਂ ਜਿੱਥੇ ਅੱਜ ਕੱਲ੍ਹ ਉਹ ਸੱਚਖੰਡ ਅਕਚਲ ਨਗਰ ਗੁਰਦੁਆਰਾ ਬਣਿਆ, ਇੱਥੇ ਮਹਾਨ ਤਪ ਕੀਤਾ, ਉਹ ਸਾਰਾ ਹੀ ਇਤਿਹਾਸ ਸੁਣਾਇਆ। ਫਿਰ ਪਟਨੇ ਵਿੱਚ ਵਾਹਿਗੁਰੂ ਦੇ ਹੁਕਮ ਨਾਲ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਤਾਰ ਧਾਰਿਆ, ਬਾਲ ਲੀਲਾ ਕੀਤੀ, ਫਿਰ ਪੰਜਾਬ ਆਏ, ਅਨੰਦਪੁਰ ਵਸਾਇਆ, ਇੱਥੇ ਜੰਗ ਜੁੜ ਕੀਤੇ, ਉਹ ਸਾਰਾ ਹੀ ਪ੍ਰਸੰਗ ਮੁੱਢ ਤੋਂ ਲੈ ਕੇ ਅਖੀਰ ਤੱਕ ਸੁਣਾਇਆ। ਸਿੰਘਾਂ ਦੇ ਮਨ ਵਿੱਚ ਕੁਛ ਰਾਹਤ ਹਾਸਲ ਹੋਈ, ਧੀਰਜ ਆਇਆ। ਫਿਰ ਕਹਿਣ ਲੱਗੇ, ਭਾਈ ਸਾਹਿਬ, ਤੁਹਾਡੇ ਤੇ ਮਹਾਰਾਜ ਦੀ ਬੜੀ ਕਿਰਪਾ ਹੈ, ਗੁਰੂ ਕਰਗੀਧਰ ਜੀ ਦੇ ਤੁਹਾਨੂੰ ਸਾਰੇ ਦਰਸ਼ਨ, ਰੋਜ਼ ਹੀ ਦਰਸ਼ਨ ਹੁੰਦੇ, ਹੁਣ ਤੁਸੀਂ ਕਿਰਪਾ ਕਰੋ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਾ ਦੁਬਾਰਾ ਇਤਿਹਾਸ ਸੁਣਾਓ। ਫਿਰ ਇਹਨਾਂ ਦੀ ਬੇਨਤੀ ਨੂੰ ਮੰਨਦਿਆਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ, ਇਸੇ ਤਰ੍ਹਾਂ ਬਾਕੀ ਸਤਿਗੁਰਾਂ ਦਾ ਇਤਿਹਾਸ ਵਾਰਤਕ ਰੂਪ ਵਿੱਚ ਸੁਣਾਇਆ, ਜਿਸ ਨੂੰ ਅੱਗੇ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਦਾ ਰੂਪ ਦੇ ਦਿੱਤਾ, ਸੋਹਣੀ ਕਾਵਿ ਰਚਨਾ ਦਾ ਰੂਪ ਦੇ ਦਿੱਤਾ ਹੈ। ਉਹ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਪੂਰਨ ਕਰ ਲਿਆ ਹੈ। ਕੱਲ੍ਹ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਦਾ ਪ੍ਰਾਰੰਭ ਕੀਤਾ ਸੀ, ਜਿਵੇਂ ਆਪ ਜੀ ਸ੍ਰੀ ਖਡੂਰ ਸਾਹਿਬ ਤੋਂ ਗੋਇੰਦਵਾਲ ਵਿਖੇ ਆ ਕੇ ਚੁਬਾਰਾ ਸਾਹਿਬ ਵਾਲੇ ਸਥਾਨ ਵਿੱਚ ਸਮਾਧੀ ਵਿੱਚ ਸਥਿਤ ਹੋ ਗਏ। ਸਨ 7 ਦਿਨ ਸਮਾਧੀ ਵਿੱਚ ਹੀ ਸਥਿਤ ਰਹੇ। ਬਾਬਾ ਬੁੱਢਾ ਸਾਹਿਬ, ਹੋਰ ਸਿਆਣੇ ਗੁਰਸਿੱਖ ਇਕੱਤਰ ਹੋਏ, ਸਤਿਗੁਰੂ ਦੇ ਦਰਸ਼ਨ ਦਾਰ ਲਈ ਅਰਦਾਸ ਬੇਨਤੀ ਕੀਤੀ ਗਈ, ਪਰ ਗੁਰੂ ਮਹਾਰਾਜ ਦੀ ਮੌਜ ਹੈ, ਸਮਾਧੀ ਤੋਂ ਨਹੀਂ ਅਸਥਾਨ ਹੋਏ। ਫਿਰ ਭਾਈ ਵੱਲੋਂ ਸੇਵਕ ਨੂੰ ਕਿਹਾ ਵੀ ਤੂੰ ਗੁਰੂ ਮਹਾਰਾਜ ਅੱਗੇ ਜਾ ਕੇ ਬੇਨਤੀ ਕਰ। ਇਸ ਤਰ੍ਹਾਂ ਫਿਰ ਰਲ ਮਿਲ ਕੇ ਜਦੋਂ ਦੁਬਾਰਾ ਬੇਨਤੀ ਕੀਤੀ ਹੈ, ਸਤਿਗੁਰੂ ਸਮਾਧੀ ਤੋਂ ਅਸਥਾਨ ਹੋ ਗਏ, ਬਾਰ ਸਿੰਘ ਆਸਣ 'ਤੇ ਆ ਬੈਠੇ। ਇਸ ਤਰ੍ਹਾਂ ਜਿਹੜੀ ਮਰਜ਼ਾਦਾ ਕਾਇਮ ਕਰ ਦਿੱਤੀ ਹੈ, ਜਦੋਂ ਗੁਰੂ ਕਾ ਲੰਗਰ ਤਿਆਰ ਹੋ ਜਾਏ, ਪੰਗਤ ਵਿੱਚ ਬਹਿ ਕੇ ਸਭ ਨੇ ਛਕਣਾ ਹੈ, ਕੋਈ ਵਰਨ ਦਾ ਸ਼ਰਮ ਦਾ ਭੇਦ ਨਹੀਂ ਰੱਖਣਾ ਹੈ। ਜਿਹੜਾ ਕੋਈ ਪੰਗਤ ਵਿੱਚ ਕਹਿ ਕੇ ਭੋਜਨ ਛਕਦਾ, ਉਹ ਗੁਰੂ ਕੇ ਦਰਬਾਰ ਵਿੱਚ ਵੀ ਨਾ ਆਵੇ। ਬਾਹਰ ਪਹਿਰੇਦਾਰ ਖੜੇ ਕਰ ਦਿੱਤੇ ਹੈ, ਪੁੱਛ ਪੜਤਾਲ ਕਰਦੇ ਆ ਵੀ ਪਹਿਲੇ ਪੰਗਤ ਪਾਸ਼ੇ ਸੰਗਤ ਵਾਲੇ ਹੁਕਮ ਤੇ ਫਲ ਚੜਾਇਆ, ਪਹਿਲੇ ਪੰਗਤ ਵਿੱਚ ਬਹਿ ਕੇ ਛਕਿਆ, ਕੁਝ ਕਿਣਕਾ ਗੁਰੂ ਕੇ ਲੰਗਰ ਵਿੱਚ ਜਾ ਕੇ, ਜਿਹੜਾ ਹਾਂ ਕਹਿੰਦਾ ਉਸਨੂੰ ਗੁਰੂ ਕੇ ਦਰਬਾਰ ਵਿੱਚ ਆਉਣ ਦੀ ਆਗਿਆ ਹੋ ਜਾਂਦੀ ਹੈ। ਜੋ ਕਹਿੰਦਾ ਵੀ ਮੈਂ ਤਾਂ ਕਰਮ ਕੰਡੀ ਹਾਂ, ਉਹ ਜਿਵੇਂ ਕਿ ਇਤਿਹਾਸ ਮਾਈ ਦਾਸ ਵੈਸ਼ਨੋ ਦਾ ਹੀ ਜਾਣਾ ਹੈ, ਇਹ ਕ੍ਰਿਸ਼ਨ ਜੀ ਦਾ ਉਪਾਸ਼ਕ ਸੀ, ਬਹੁਤ ਕਰਮਕਾਂਡੀ ਸੋਮ ਪਾਪੀ ਸੀ, ਕਿਸੇ ਦਾ ਹੱਥ ਵੀ ਲੱਗ ਜਾਏ ਜਾਂ ਮਾੜਾ ਜਿਹਾ ਵਸਤਰਾਂ ਨੂੰ ਵੀ ਛੋ ਜਾਏ, ਸਣੇ ਕੇਸੀ ਸਣੇ ਕੱਪੜੇ ਇਸ਼ਨਾਨ ਕਰਦਾ ਸੀ, ਐਸਾ ਵਹਿਮੀ ਸੀ, ਬੜੀ ਇਹਨੂੰ ਪਿੱਟ ਚੜ੍ਹਦੀ ਸੀ। ਇਸ ਤਰ੍ਹਾਂ ਮਹਾਰਾਜ ਨੇ ਇਹੋ ਜਿਹੜੇ ਕੋਈ ਬਹੁਤੇ ਕਰਮਕਾਂਡ ਵਿੱਚ ਫਸੇ ਪਏ ਹੈ, ਨਾਮ ਬਾਣੀ ਤੋਂ ਰਹਿਤ ਹੈ, ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਸਨ ਜੋ ਕਾਇਮ ਕਰ ਦਿੱਤਾ ਵੀ ਉਹ ਨਾ ਆਏ। ਜਿਹੜੇ ਕੋਈ ਸਿਆਣੇ ਸੂਝਵਾਨ ਆ, ਉਹ ਤਾਂ ਗੁਰੂ ਮਹਾਰਾਜ ਦਾ ਜਸ ਕਰ ਰਹੇ ਹੈ, ਜਿਹੜੇ ਕੋਈ ਮੂਰਖ ਲੋਕ ਹੈ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਰਹੇ ਸਨ, ਉਹ ਇਤਿਹਾਸ ਵਿੱਚ ਅੱਜ ਆ ਰਿਹਾ ਹੈ। ਉਹ ਜਿਵੇਂ ਆਉਂਦਾ ਸੀ, ਸੁਣੀਏ ਮਨ ਚਿਤ ਲਾ ਕੇ। ਨਿੰਦਹ ਖਲ ਬਿੰਦਹ ਨਹੀਂ, ਜੋ ਗੁਰੂ ਮਹਾਰਾਜ ਦੇ ਚੰਗੇ ਨਿਯਮਾਂ ਸੂਲਾਂ ਨੂੰ ਨਹੀਂ ਸਮਝਦੇ ਹਨ ਤੇ ਨਿੰਦਕ ਲੋਕ ਹੈ, ਉਹ ਮੂਰਖ ਹੈ, ਕਹਿੰਦੇ ਨਿੰਦਿਆ ਕਰਦੇ ਹੈ, ਮੂਰਖ ਸਮਝਦੇ ਨਹੀਂ ਹਨ। ਇਹ ਮਗ ਨਿਰਵਾਣ, ਇਹ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਅਸੂਲ ਕਰਮ ਕਰਕੇ ਸੋਹਣਾ ਰਸਤਾ ਚਲਾਇਆ, ਇਹ ਰਸਤਾ ਤਾਂ ਦੁੱਖਾਂ ਤੋਂ ਰਹਿਤ, ਜਿਹੜਾ ਵਾਹਿਗੁਰੂ ਹੈ ਉਹਦਾ ਕਲਿਆਣ ਦਾ ਰਸਤਾ ਹੈ, ਜਿੱਥੋਂ ਦੁੱਖ ਨਿਰਵਾਨਾ ਦੁੱਖਾਂ ਤੋਂ ਰਹਿਤ ਹੋਣ ਦਾ ਇਹ ਰਸਤਾ ਹੈ। ਕਲ ਮਹਿ ਭਗਤ ਸੋ ਮੁਕਤ ਦਾ, ਕਲ ਦੇ ਵਿੱਚ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨੀ ਹੈ, ਮੁਕਤੀ ਦੀ ਦਾਤਾ ਹੈ। ਭਗਤ ਧਰਮ ਨਾ ਕੋ ਆਨਾ, ਇਹਦੇ ਨਾਲ ਆਨਾ ਹੋਰ ਕੋਈ ਧਰਮ ਨਹੀਂ ਚੰਗਾ ਹੈ, ਇਹ ਅਕਾਲੀ ਧਰਮ ਹੈ। ਸਭ ਕਲ ਦਰੀਕ ਨਾਮ ਧਰਮ ਵਾਲਾ ਰਸਤਾ ਹੈ। ਪੁੰਨ ਸਤਿਗੁਰ ਇਮ ਨੇਮ ਕੀਏ, ਸਤਿਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਪੱਕਾ ਜਿਹੜਾ ਨਿਯਮ ਹੈ ਉਹ ਕਾਇਮ ਕਰ ਦਿੱਤਾ, ਇਸ ਤਰ੍ਹਾਂ ਦਾ ਅਸੂਲ ਕਾਇਮ ਕਰ ਦਿੱਤਾ ਹੈ। ਚੌਹ ਬਰਨ ਮਜਾਰਾ, ਜਿਹੜੇ ਚਾਰੇ ਬਰਨਾ ਵਿੱਚੋਂ ਹਨ, ਕੋਈ ਬ੍ਰਾਹਮਣ ਹੈ, ਖੱਤਰੀ ਹੈ, ਵੈਸ ਜਾਂ ਸੂਦਰ ਹਨ, ਆਸ਼ਰਮ ਧਾਰੀ ਹੋਏ ਕੋ, ਚਾਰੇ ਬਰਨਾ ਵਿੱਚੋਂ ਕੋਈ ਚਾਰ ਸਰਮਾਨ ਧਾਰਨ ਵਾਲਾ ਹੋਵੇ, ਕੋ ਬ੍ਰਹਮਚਾਰੀ ਹੋਵੇ, ਇਸੇ ਤਰ੍ਹਾਂ ਗ੍ਰਿਸਤੀ ਹੋਵੇ ਜਾਂ ਬਾਨਪ੍ਰਸਤੀ ਹੋਵੇ ਜਾਂ ਸੰਨਿਆਸੀ ਸ਼ਰਮ ਵਾਲਾ ਹੋਵੇ, ਯਾਨੀ 25 ਸਾਲ ਤੱਕ ਬ੍ਰਹਮਚਰਜ ਰੱਖਣਾ, ਉਹਨੂੰ ਬ੍ਰਹਮਚਾਰੀ ਸ਼ਰਮ ਵਿੱਚ ਕਿਹਾ ਜਾਂਦਾ ਹੈ। ਫਿਰ ਗ੍ਰਿਸਤਾ ਸ਼ਰਮ ਵਿੱਚ ਪ੍ਰਵੇਸ਼ ਹੋ ਜਾਣਾ 25 ਸਾਲ ਤੋਂ 50 ਸਾਲ ਤੱਕ, ਇਸ ਤਰ੍ਹਾਂ ਗ੍ਰਿਸਤਾ ਸ਼ਰਮ 50 ਸਾਲ ਤੋਂ ਬਾਅਦ ਜਿਵੇਂ ਕੋਈ ਜੰਗਲ ਵਿੱਚ ਰਹਿੰਦਾ ਹੈ, ਇਸ ਤਰ੍ਹਾਂ ਜਾਣੀ ਘਰ ਵਿੱਚ ਰਹਿੰਦਿਆਂ ਹੋਇਆਂ ਬਾਨਪ੍ਰਸਤੀ ਹੋ ਜਾਣਾ, ਥੋੜ੍ਹਾ ਜਿਹਾ ਇਕਾਂਤ ਹੋ ਜਾਣਾ, ਵੱਖਰਾ ਜਿਹਾ ਰਹਿਣਾ, ਉਂਝ ਤਾਂ ਘਰ ਦੀ ਨਜ਼ਰ ਸਾਨੀ ਰੱਖਣੀ, ਪਰ ਉਂਝ ਜਿਹੜਾ ਜਿਵੇਂ ਪਹਿਲਾਂ ਗ੍ਰਸਤੀ ਸ਼ਰਮ ਵਿੱਚ ਸਾਰਾ ਕੰਮ ਧੰਦਾ ਕਰਦਾ ਸੀ, ਉਹਨੂੰ ਘੱਟ ਕਰ ਦੇਣਾ, ਸਾਰੇ ਪਰਿਵਾਰ ਨੂੰ ਕੰਮ ਧੰਦਾ ਜਿਹਾ ਸਿਖਾਲ ਕੇ, ਆਪ ਜਿਵੇਂ ਜੰਗਲ ਵਿੱਚ ਰਹਿੰਦਾ ਉਹ ਪਾਸੇ ਜੇ ਰਹਿਣਾ 75 ਸਾਲ ਤੱਕ, 75 ਤੋਂ ਅੱਗੇ ਜਿਹੜੇ 25 ਸਾਲ ਹੈ ਫਿਰ ਉਹ ਸੰਨਿਆਸੀ ਸਭ ਕੁਛ ਇੱਦਾਂ ਤਿਆਗੀ ਹੋ ਜਾਣਾ, ਬਸ ਪਰਮੇਸ਼ਰ ਦੇ ਭਜਨ ਸਿਮਰ ਪ੍ਰਾਇਣ ਹੋ ਜਾਣਾ। ਇਸ ਤਰ੍ਹਾਂ ਜਿਹੜੇ ਕੋਈ ਬ੍ਰਹਮਚਾਰੀ ਹੈ, ਗ੍ਰਿਸਤੀ ਹੈ, ਗ੍ਰਿਸਤਾ ਸ਼ਰਮ ਵਿੱਚ ਪ੍ਰਵੇਸ਼ ਹੋਏ, ਜਾਂ ਕੋਈ ਬਾਨਪ੍ਰਸਤੀ ਇਕਾਂਤ ਹੋਏ, ਬਿਰਧ ਅਵਸਥਾ ਹੋਏ, ਜਾਂ ਘਰ ਵਾਰੀ ਤਿਆਗੀ ਹੋਏ ਸੰਨਿਆਸੀ ਸ਼ਰਮ ਵਾਲੇ ਹਨ, ਆਵਹ ਦਰਬਾਰਾ, ਹਾਂ ਕਹਿੰਦੇ ਵੀ ਜਿਹੜਾ ਇਹਨਾਂ ਦੇ ਵਿੱਚੋਂ ਕੀ ਗੁਰੂ ਨਾਨਕ ਦੇ ਦਰਬਾਰ ਵਿੱਚ ਆਵੇ, ਪ੍ਰਥਮ ਦੇਗ ਮਹਿ ਜਾਏ ਕੇ, ਉਹਨੂੰ ਇਹ ਹੁਕਮ ਹੈ ਵੀ ਪਹਿਰੇਦਾਰਾਂ ਨੂੰ ਕਿਹਾ ਵੀ ਕੋਈ ਸ਼ਰਮੀ ਆ ਜਾਏ, ਕੋਈ ਬਰਨੀ ਆ ਜਾਏ, ਪਹਿਲਾਂ ਗੁਰੂ ਕੇ ਲੰਗਰ ਵਿੱਚ ਜਾਵੇ, ਸਿੱਧਾ ਭੋਜਨ ਕੋ ਖਾਵੇ, ਉਹ ਥੋੜ੍ਹਾ ਬਹੁਤਾ ਗੁਰੂ ਕੇ ਲੰਗਰ ਵਿੱਚ ਬੈਠ ਕੇ, ਪੰਗਤ ਵਿੱਚ ਬੈਠ ਕੇ ਭੋਜਨ ਛਕੇ, ਪੁੰਨ ਦਰਸ਼ਨ ਗੁਰ ਕੋ ਕਰਹਿ, ਫਿਰ ਉਸ ਤੋਂ ਬਾਅਦ ਵੀ ਗੁਰੂ ਨਾਨਕ ਸਾਹਿਬ ਜੀ ਪਾਵਨ ਦਰਬਾਰ ਦੇ ਜਿਹੜੇ ਦਰਸ਼ਨਦਾਰ ਹੈ, ਗੁਰੂ ਅਮਰਦਾਸ ਸਾਹਿਬ ਦੇ ਆ ਕੇ ਦਰਸ਼ਨ ਕਰੇ, ਚੱਲ ਕਰ ਢਿੱਗ ਜਾਵੇ, ਚੱਲ ਕੇ ਸਤਿਗੁਰੂ ਦੇ ਪਾਸ ਜਾਵੇ, ਜੋ ਨਹਿ ਅਜਹ ਆਹਾਰ ਕੋ, ਜਿਹੜਾ ਗੁਰੂ ਕੇ ਲੰਗਰ ਵਿੱਚ ਚੌਕੜਾ ਮਾਰ ਕੇ ਪੰਗਤ ਵਿੱਚ ਬੈਠ ਕੇ ਭੋਜਨ ਨਹੀਂ ਨਾ ਛਕਦਾ ਹੈ, ਸੁਚ ਸੰਜਮ ਵੰਤਾ, ਬਹੁਤਾ ਕਰਮ ਕਾਂਡ ਜੈ, ਬਹੁਤਾ ਸੁਚ ਜੀ, ਬਹੁਤਾ ਸੰਜਮ ਜਿਹਾ ਰੱਖਣ ਵਾਲਾ ਵੀ, ਮੈਂ ਤਾਂ ਆਪਣੀ ਪਕਾ ਕੇ ਖਾਣੀ ਹੈ, ਕਿਸੇ ਦੇ ਹੱਥ ਦੀ ਬਣੀ ਖਾਣੀ ਹੀ ਨਹੀਂ, ਤਿਸ ਕੋ ਦਰਸ਼ਨ ਹੋਤ ਨਹਿ, ਉਸਨੂੰ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਨਹੀਂ ਹੁੰਦੇ ਹਨ, ਹਟ ਘਰ ਗਮ ਨੰਤਾ, ਕਹਿੰਦੇ ਮੁੜ ਕੇ ਇੱਥੋਂ ਘਰ ਵੱਲ ਨੂੰ ਚਲਾ ਜਾਂਦਾ ਹੈ, ਆਸ਼ਰਮ ਬਰਨ ਜਿਹੇ ਭੇਜੇ ਭੇਦ ਮਹਿ, ਜਿਹੜੇ ਵੀ ਮੈਂ ਤਾਂ ਆ ਬਰਨ ਵਾਲਾ, ਮੈਂ ਤਾਂ ਆਸ਼ਰਮ ਵਾਲਾ ਹਾਂ, ਜਾਂ ਬਾਨਪ੍ਰਸਤੀ ਹਾਂ, ਜਾਂ ਬ੍ਰਹਮਚਾਰੀ ਆ, ਉਹ ਭੇਦ ਰੱਖਣ ਫਰਕ ਰੱਖਣ ਵਾਲੇ, ਨਹਿ ਮਿਲ ਹੈ ਹਦੂਰਾ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਨਹੀਂ ਮਿਲਦੇ ਹਨ, ਖਾਵਹਿ ਕਨਕਾ ਦੇਗ ਕੋ, ਤਾਂ ਜਿਹੜਾ ਗੁਰੂ ਕੇ ਲੰਗਰ ਵਿੱਚ ਜਾ ਕੇ ਥੋੜ੍ਹਾ ਬਹੁਤਾ ਕੁਣਕਾ ਪ੍ਰਸ਼ਾਦ ਛਕ ਲੈਂਦਾ ਜਾਂ ਕਿਣਕਾ ਛਕ ਲੈਂਦਾ ਹੈ, ਦਰਸ ਹੈ ਗੁਰਪੂਰਾ, ਪੂਰੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਕਰ ਲੈਂਦਾ ਹੈ। ਨਿਤ ਪ੍ਰਤ ਅੰਨ ਹੈ ਅੰਨ ਕੋ, ਜਿਹੜੇ ਗੁਰੂ ਕੇ ਸਿੱਖ ਸੇਵ ਸ਼ਰਧਾਲੂ ਹਮੇਸ਼ਾ ਗੁਰੂ ਕੇ ਲੰਗਰ ਲਈ ਅੰਨ ਆਦਿਕ ਲਿਆਉਂਦੇ ਹਨ, ਸਿੱਖ ਸੇਵਕ ਜੋਈ, ਜਿਹੜੇ ਗੁਰੂ ਘਰ ਦੇ ਸਿੱਖ ਸੇਵਕ ਹਨ, ਹੋਤ ਦੇਗ ਬਿਨ ਤੋਟ ਕੇ, ਬਿਨਾਂ ਘਾਟੇ ਤੋਂ ਬਿਨਾਂ ਤੋਟ ਤੋਂ ਗੁਰੂ ਘਰ ਲੰਗਰ ਤਿਆਰ ਹੁੰਦਾ ਖੁੱਲਾ ਡੁੱਲਾ, ਖਾਵੇ ਸਭ ਕੋਈ, ਜਿਹੜਾ ਗੁਰੂ ਗੋਬਿੰਦਵਾਲ ਸਾਹਿਬ ਕੇ ਆ ਰਿਹਾ ਕੇ ਰਹਿ ਰਿਹਾ ਸਭ ਕੋਈ ਗੁਰੂ ਕੇ ਲੰਗਰ ਵਿੱਚ ਹੀ ਛਕਦਾ ਹੈ। ਵਿਦਤ ਭਏ ਸਭ ਦੇਸ਼ ਮਹਿ, ਇਸ ਤਰ੍ਹਾਂ ਸਭ ਦੇਸ਼ਾਂ ਇਲਾਕਿਆਂ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਪ੍ਰਗਟ ਹੋ ਗਏ। ਸੁਣ ਸੁਣ ਸਿੱਖ ਆਵੈ ਹੈ, ਜਿਹੜੇ ਗੁਰੂ ਕੇ ਸਿੱਖ ਹੈ ਉਹ ਸੁਣ ਸੁਣ ਕੇ ਚੱਲ ਕੇ ਆਉਂਦੇ ਸ੍ਰੀ ਗੋਬਿੰਦਵਾਲ ਸਾਹਿਬ ਵੱਲ ਨੂੰ, ਸ੍ਰੀ ਨਾਨਕ ਕੇ ਸਮੇਂ ਕੇ, ਜਿਹੜੇ ਗੁਰੂ ਨਾਨਕ ਸਾਹਿਬ ਜੀ ਸਮੇਂ ਦੇ ਸਿੱਖ ਬਣੇ ਹੋਏ, ਪਹੁੰਚੇ ਦਰਸਾਵੈ, ਸਾਰੇ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਕੇ ਦਰਸ਼ਨ ਕਰਦੇ, ਸ੍ਰੀ ਮਹਿਮਾ ਸ੍ਰੀ ਅੰਗਦ ਮਹਿਮਾ ਲਖ ਹੈ। ਇਸੇ ਤਰ੍ਹਾਂ ਜਿਹੜੇ ਸੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਮਹਿਮਾ ਨੂੰ ਜਾਣਦੇ ਸਨ ਉਹਨਾਂ ਦੇ ਸੇਵਕ ਸਨ, ਜੇ ਦਰਸ ਕਰਨ ਤੇ, ਜਿਹੜੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦਰਾਰ ਕਰਦੇ ਸਨ, ਸਭ ਆਵ ਹੈ ਸ੍ਰੀ ਅਮਰ ਢਿੱਗ, ਸਾਰੇ ਦੇ ਸਾਰੇ ਹੁਣ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਚੱਲ ਚੱਲ ਕੇ ਆਉਂਦੇ ਹੈ। ਤਿੰਨ ਥਾਨ ਲਖੰਤੇ, ਗੁਰੂ ਅੰਗਦ ਸਾਹਿਬ ਜੀ ਦੇ ਅਸਥਾਨ ਤੇ ਹੁਣ ਗੁਰਕਾ ਗਦੀ ਦੇ ਤਖ਼ਤ ਉੱਪਰ ਬੈਠੇ ਹੋਏ ਜਾਣਦੇ ਹਨ, ਸਮਝਦੇ ਹਨ। ਧਰ ਹੈ ਕਾਮਨਾ ਉਰ ਵਿਖੇ, ਇਹਨਾਂ ਵਿੱਚੋਂ ਜੋ ਵੀ ਆਪਣੇ ਹਿਰਦੇ ਵਿੱਚ ਕੋਈ ਕਾਮਨਾ ਰੱਖ ਕੇ ਆਉਂਦਾ ਹੈ, ਬਿਨ ਕਹੇ ਸੋ ਪਾਵੈ, ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਕਹਿਣ ਦੀ ਲੋੜ ਨਹੀਂ, ਬਿਨਾਂ ਕਹਿਣ ਤੋਂ ਜੋ ਕਾਮਨਾ ਪਾ ਲੈਂਦਾ ਉਹਨੂੰ ਜੋ ਇੱਛਾ ਰੱਖ ਕੇ ਮਿਲ ਜਾਂਦਾ ਹੈ। ਜੋ ਅਰਪਤ ਹੈ ਅੰਨ ਕਾ ਆਨ ਕਰ, ਜਿਹੜਾ ਵੀ ਲਿਆ ਕੇ ਕੋਈ ਭੇਟਾ ਕਰ ਦਿੰਦਾ ਹੈ, ਬਹੁ ਬਿਨ ਅਲਾਵੈ, ਬਹੁਤੀਆਂ ਬੇਨਤੀਆਂ ਕਹਿੰਦਾ ਹੈ ਕਰਦਾ ਹੈ, ਇੱਕ ਦਿਵਸ ਕੋਈ ਖਰਚ ਕੋ, ਉਹਦੇ ਕੋਲੋਂ ਕਹਿੰਦੇ ਇੱਕ ਦਿਨ ਦਾ ਇੱਕ ਡੰਗ ਦਾ ਜਿਹੜਾ ਗੁਰੂ ਕੇ ਲੰਗਰ ਦਾ ਖਰਚ ਹੈ, ਲੇਵੈ ਤਿੰਨ ਪਾਸੇ, ਸਿੱਖ ਦੇ ਕੋਲੋਂ ਮਹਾਰਾਜ ਉਹ ਲੈ ਲੈਂਦੇ, ਔਰ ਹਟਾਏ ਸੋ ਦੇਤ ਤਿੰਨ, ਗੁਰੂ ਕੇ ਲੰਗਰ ਤੋਂ ਬਗੈਰ ਜਿਹੜਾ ਕੋਈ ਹੋਰ ਵਸਤਰ ਕੱਪੜਾ ਜਾਂ ਮਾਇਆ ਲੈ ਕੇ ਆਇਆ ਉਹ ਮਹਾਰਾਜ ਮੋੜ ਦਿੰਦੇ, ਨਹਿ ਰੱਖ ਹੈ ਅਵਾਸੇ, ਆਪਣੇ ਘਰ ਦੇ ਵਿੱਚ ਕੋਈ ਵੀ ਵਾਧੂ ਵਸਤੂ ਨਹੀਂ ਰੱਖਦੀ ਹੈ, ਬਿਧਤਹਿ ਦਿਨ ਪ੍ਰਤ ਅਧਿਕ ਹੀ, ਗੁਰੂ ਅਮਰਦਾਸ ਸਾਹਿਬ ਜੀ ਦਿਨੋ ਦਿਨ ਜ਼ਿਆਦਾ ਹੀ ਪ੍ਰਗਟ ਹੋ ਰਹੇ, ਨਿਤ ਭਗਤ ਪ੍ਰਕਾਸ਼ੇ, ਜੋ ਜੋ ਸਿੱਖ ਆਉਂਦੇ ਆ ਵੀ ਪ੍ਰੇਮ ਨਾਲ ਭਗਤੀ ਕਰਨੀ ਆ, ਭਗਤੀ ਪ੍ਰਕਾਸ਼ ਦੇ ਪ੍ਰਗਟ ਕਰਦੇ, ਅਜਮਤ ਜੁੱਤ ਕੇਤਿਕ ਭਏ, ਭਗਤੀਆਂ ਭਗਤੀ ਕਰ ਕਰਕੇ ਸ਼ਕਤੀਆਂ ਦੇ ਸਹਿਤ ਹੋ ਗਏ, ਲਹਿ ਸਿੱਧ ਸੋ ਪਾਸੇ, ਪ੍ਰੇਮ ਨਾਲ ਭਗਤੀ ਕਰਕੇ ਆਪਣੇ ਕੋਲ ਸਿੱਧੀਆਂ ਸਿੱਧੀਆਂ ਲੈ ਲੈਂਦੇ, ਸੇਵਹਿ ਗੁਰ ਪਗ ਕਮਲ ਕੋ, ਫਿਰ ਵੀ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ, ਕਰ ਪ੍ਰੀਤ ਵਿਸਾਲਾ, ਪ੍ਰੀਤੀ ਪ੍ਰੇਮ ਕਰਕੇ, ਸਿਮਰਨ ਹੋਏ ਸਤਨਾਮ ਕੋ, ਜਦੋਂ ਵੀ ਸਭਾ ਲੱਗਦੀ ਹੈ ਦੀਵਾਨ ਲੱਗਦਾ ਹੈ ਸਤਨਾਮ ਵਾਹਿਗੁਰੂ ਦਾ ਸਿਮਰਨ ਬਹੁਤ ਹੁੰਦਾ ਹੈ, ਦਿਨ ਰੈਨ ਸੁਖਾਲਾ, ਦਿਨੇ ਰਾਤ ਜੀ ਸੁਖਾਂ ਦੇ ਘਰ ਵਾਲਾ ਜਿਹੜਾ ਸਿਮਰਨ ਜਾਂ ਸੁਖਾਲਾ ਰੱਖਣ ਵਾਲਾ ਹੈ, ਬਸੇ ਪੁਰੀ ਮਹਿ ਆਨ ਕੇ, ਇਸ ਤਰ੍ਹਾਂ ਗੋਬਿੰਦਵਾਲਪੁਰੀ ਦੇ ਵਿੱਚ ਕੁਝ ਜਿਹੜੇ ਮਾਈ ਭਾਈ ਆ ਕੇ ਬਸੇ ਆ ਪਰਿਵਾਰਾਂ ਸਹਿਤ, ਬਹੁ ਕੀਨ ਨਿਕੇਤਾ, ਬਹੁਤਿਆਂ ਨੇ ਤਾਂ ਆਪਣੇ ਘਰ ਬਣਾ ਲਏ ਇੱਥੇ, ਕੇਤਿਕ ਭਾਈ ਦੁਕਾਨ ਤੇ, ਇੱਥੇ ਕਹਿੰਦੇ ਦੁਕਾਨਾਂ ਵੀ ਆ ਕੇ ਬਣ ਗਈਆਂ, ਬਹੁ ਬਨਜ ਸਮੇਤਾ, ਕਹਿੰਦੇ ਸਾਜੋ ਸਮਾਨ ਦੁਕਾਨ ਦੇ ਸਮੇਤ ਦੁਕਾਨਾਂ ਭਰੀਆਂ ਪਈਆਂ ਹਨ। ਸਭ ਹਨ ਕੀ ਗੁਜਰਾਨ ਹੋਏ। ਇਸ ਤਰ੍ਹਾਂ ਜੋ ਵੀ ਆਇਆ ਹੈ ਗੋਇੰਦਵਾਲ ਵਿੱਚ ਉਹਦਾ ਸੋਹਣਾ ਗੁਜ਼ਾਰਾ ਚੱਲ ਰਿਹਾ ਹੈ। ਥੁਰ ਹੈ ਨਾ ਕੋਈ, ਕਿਸੇ ਤਰ੍ਹਾਂ ਦੀ ਵਸਤੂ ਦੀ ਕੋਈ ਵੀ ਕਿਸੇ ਪਾਸੋਂ ਤੋਂ ਘਾਟ ਨਹੀਂ ਹੈ। ਬਿਨਾਂ ਰੋਗ ਸੁਖ ਭੋਗ ਜੁਤ, ਬਿਨਾਂ ਰੋਗਾਂ ਤੋਂ ਸਾਰੇ ਪਦਾਰਥਾਂ ਦੇ ਸਿਰ ਸੁਖ ਭੋਗ ਦੇ ਮਾਈ ਭਾਈ। ਬਸਬੋ ਤਿੰਨ ਹੋਈ, ਇਹਨਾਂ ਦਾ ਆ ਕੇ ਸੋਹਣੇ ਢੰਗ ਨਾਲ ਵਸਣਾ ਰਸਨਾ ਹੋ ਰਿਹਾ ਹੈ। ਨਿਸ਼ਾਨੀ ਛੰਦ ਸਿੱਖੀ ਮਗ ਪ੍ਰਗਟਾਏ ਬੇ, ਫਿਰ ਵੀ ਜੋ ਗੁਰੂ ਨਾਨਕ ਸਾਹਿਬ ਦਾ ਸਿੱਖੀ ਪੰਥ ਹੈ ਰਸਤਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸ੍ਰੀ ਸਤਿਗੁਰ ਪੂਰੇ ਸਵਾਏ ਮਾਨ ਜੋ ਪੂਰੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਨ। ਦੇਹ ਦਰਸ ਬਹੁ ਸੰਗਤਾਂ, ਕਹਿੰਦੇ ਦੀਵਾਨ ਵਿੱਚ ਬੈਠ ਕੇ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਖੁੱਲਾ ਡੁੱਲਾ ਹੀ ਦਰਸ਼ਨ ਦਿੰਦੇ, ਜ਼ਿਆਦਾ ਸਿਰ ਸੰਗਤ ਵਿੱਚ ਬੈਠਦੇ ਹੈ। ਸਿੱਖਿਅਨ ਇੱਛ ਪੂਰੇ, ਜਿਹੜੇ ਗੁਰੂ ਕੇ ਸਿੱਖ ਬਣ ਜਾਂਦੇ ਉਹਨਾਂ ਦੀ ਇੱਛਾ ਪੂਰੀ ਕਰਦੇ, ਜੋ ਚਾਹੁੰਦਾ ਉਹ ਦੇ ਦਿੰਦੇ ਹਨ। ਇੱਕ ਦਿਨ ਬੱਲੂ ਖੜੇ ਹੋਏ, ਇੱਕ ਦਿਨ ਦੀ ਗੱਲ ਹੈ ਜਿਹੜਾ ਬੱਲੂ ਸੇਵਕ ਖੜਿਆ ਹੋ ਗਿਆ, ਖੜਾ ਹੋਇਆ ਹੈ। ਨਿਜ ਅਰਜ ਗੁਜਾਰੀ, ਇਸਨੇ ਆਪਣੇ ਵੱਲੋਂ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬੇਨਤੀ ਕੀ ਕਹੀ ਹੈ। ਸੁਣੋ ਪ੍ਰਭੂ ਪਾਤਸ਼ਾਹ ਤੁਮ, ਮਹਾਰਾਜ ਸੱਚੇ ਪਾਤਸ਼ਾਹ ਪ੍ਰਭੂ ਜੀ ਸੁਣੋ ਤੁਸੀਂ। ਸਿੱਖ ਪੀਰ ਬਿਦਾਰੀ, ਜਿਹਨੇ ਗੁਰੂ ਕੇ ਸਿੱਖ ਸੇਵਕ ਉਹਨਾਂ ਨੂੰ ਪੀਰਾਂ ਨੂੰ ਤੁਸੀਂ ਦੂਰ ਕਰਨ ਵਾਲੇ ਹੋ। ਚਾਰ ਬਰਨ ਕੇ ਲੋਕ ਗਨ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚਾਰੇ ਬਰਨਾਂ ਦੇ ਲੋਕ ਬੇਅੰਤ, ਬਸਬੇ ਹਿਤ ਆਏ, ਮਹਾਰਾਜ ਇੱਥੇ ਵਸਣ ਰਸਣ ਵਾਸਤੇ ਬਹੁਤ ਹੀ ਆ ਗਏ ਹੋਏ। ਨੀਕੇ ਬਣੇ ਨਿਕੇਤ ਨਹਿ, ਕਈਆਂ ਦੇ ਚੰਗੇ ਮਕਾਨ ਨੀ ਬਣੇ ਰਹੇ ਸੀ, ਯਾ ਤੇ ਅਕੁਲਾਏ, ਇਸ ਕਰਕੇ ਜਿਹੜੇ ਨਵੇਂ ਜੇ ਆਏ ਜਿਨ੍ਹਾਂ ਦੇ ਚੰਗੀ ਤਰ੍ਹਾਂ ਜੇ ਮਕਾਨ ਨੀ ਨਾ ਬਣੇ, ਉਹ ਬਹੁਤੇ ਵਿਆਕਲ ਜੇ ਹੋਏ, ਬਹੁਤੇ ਕਾਲੇ ਜੇ ਪਏ ਹੋਏ। ਚਰਨ ਭਰੋਸੇ ਆਪ ਕੇ, ਕਿਉਂਕਿ ਆਪ ਜੀ ਦੇ ਚਰਨਾਂ ਦਾ ਭਰੋਸਾ ਰੱਖ ਕੇ ਇਹ ਆਨ ਬਸੇ ਹੈ, ਮਾਰਾ ਹੋਰ ਲੋਕ ਵੀ ਨਵੇਂ ਆ ਹੁਣ ਆ ਬਸੇ ਹੈ। ਗ੍ਰਹਿ ਮੰਦਰ ਸੁੰਦਰ ਬਿਨਾ, ਮਾਰਾ ਚੰਗੇ ਜਿਹੜੇ ਘਰ ਹੈ ਸੋਹਣੇ ਮਕਾਨ ਸੁੰਦਰ ਹਨ, ਉਹਨਾਂ ਤੋਂ ਬਗੈਰ ਸੁਖ ਨਹੀਂ ਰਸੇ ਹੈ, ਸੁਖਾਂ ਨਾਲ ਨੀ ਮਾਰਾ ਰਸ ਵਸ ਰਹੇ ਹੈ। ਕਿਰਪਾ ਹੋਏ ਜਬ ਆਪ ਕੀ, ਅਮਰਦਾਸ ਸਾਹਿਬ ਇਹ ਨਵੇਂ ਲੋਕਾਂ ਉੱਪਰ ਵੀ ਜਦੋਂ ਆਪ ਦੀ ਕਿਰਪਾ ਹੋ ਜਾਏਗੀ, ਘਰ ਉਸ ਰਹਿ ਸਾਰੇ, ਇਹਨਾਂ ਦੇ ਗਰੀਬਾਂ ਦੇ ਮਹਾਰਾਜ ਸੋਹਣੇ ਮਕਾਨ ਉਸਰ ਪੈਣਗੇ, ਇਹਨਾਂ ਦੇ ਮਕਾਨ ਵੀ ਬਣ ਜਾਣਗੇ, ਨਰ ਨਾਰੀ ਸੁਖ ਪਾਏ ਰਹਿ। ਇਸ ਤਰ੍ਹਾਂ ਇਹ ਲੋਕ ਵੀ ਆਪਣੇ ਇਸਤਰੀ ਪੁੱਤਰਾਂ ਸਹਿਤ ਸੁਖ ਪਾ ਰਹਿਣਗੇ, ਆਪਣੇ ਪਰਿਵਾਰੇ ਆਪਣੇ ਪਰਿਵਾਰਾਂ ਸਹਿਤ, ਪ੍ਰਾਪਤ ਵਸਤੂ ਅਪਰ ਸਭ। ਇਹ ਗੁਰੂ ਅਮਰਦਾਸ ਸਾਹਿਬ ਜੀ, ਹੋਰ ਤਾਂ ਜਿਹੜੀ ਕੋਈ ਵਸਤੂ ਹੈ, ਲੋਹਾ ਹੈ, ਚੂਨਾ ਹੈ, ਇੱਟਾਂ ਵਗੈਰਾ, ਉਹ ਸਭ ਕੁਛ ਮਿਲਦਾ ਹੈ, ਕਾਸਟ ਨਹਿ ਪਾਵੇ, ਜਿਵੇਂ ਅਸਤੀਰੀਆਂ ਅਸਤੀਰ ਆਦਿਕ ਲੱਕੜ, ਇਹ ਨੀ ਇੱਥੋਂ ਮਿਲ ਰਹੀ ਹੈ। ਦੀਰਘਦਾਰ ਵਿਹੀਨ ਘਰ, ਇਸ ਤਰ੍ਹਾਂ ਹੈ ਜੀ, ਦੀਰਘਦਾਰ ਬੀਨ ਜਿਹੜੀਆਂ ਬਹੁਤੀਆਂ ਲੰਮੀਆਂ ਲੱਕੜਾਂ, ਬਹੁਤੀਆਂ ਲੰਮੀਆਂ ਜਿਹੀਆਂ ਸਤੀਰੀਆਂ ਹਨ, ਸਤੀਰ ਉਹਨਾਂ ਤੋਂ ਬਗੈਰ ਘਰ ਕੈਸੇ ਉਸਰਾਵੇ। ਇਸ ਤਰ੍ਹਾਂ ਕਿਸ ਤਰ੍ਹਾਂ ਮਾਰਾ ਆਪਣੇ ਘਰ ਉਸਾਰਨਗੇ, ਸਤੀਰੀਆਂ ਤੇ ਸਤੀਰ ਵੱਡੇ ਵੱਡੇ ਚਾਹੀਦੇ। ਸਰਨ ਪਰੇ ਸਭ ਆਪ ਕੀ, ਜਿੰਨੇ ਹੁਣ ਨਵੇਂ ਲੋਕ ਆਏ ਪਰਿਵਾਰਾਂ ਸਹਿਤ ਆਪ ਜੀ ਦੀ ਸ਼ਰਨ ਪਏ ਹੋਏ। ਆਨਨ ਵਿਸ਼ਵਾਸਾ, ਆਨਨ ਵਿਸ਼ਵਾਸ, ਆਨ ਨਾ ਵਿਸ਼ਵਾਸਾ, ਹੋਰ ਤੇ ਇਹਨਾਂ ਨੂੰ ਕੋਈ ਭਰੋਸਾ ਨਹੀਂ ਹੈ। ਆਨਨ ਇਕੱਠਾ ਮਨ ਵੀ ਤੁਹਾਡੇ ਮੁਖ ਦੇ ਹੀ, ਮੁਖ ਤੇ ਹੀ ਇਹਨਾਂ ਨੂੰ ਭਰੋਸਾ ਹੈ ਵੀ ਜਦੋਂ ਗੁਰੂ ਮਹਾਰਾਜ ਨੇ ਕੋਈ ਵਚਨ ਕੱਢਿਆ ਨਾ, ਉਦੋਂ ਇਹ ਸਾਡੇ ਘਰ ਬਣ ਜਾਣੇ ਹੈ। ਪਰ ਮੁੱਖ ਪਾਠ ਆਨ ਨਾ ਵਿਸ਼ਵਾਸਾ, ਹੋਰ ਕਿਸੇ ਤੇ ਇਹਨਾਂ ਨੂੰ ਕੋਈ ਭਰੋਸਾ ਨਹੀਂ ਆਪ ਤੋਂ ਬਗੈਰ। ਜੇਕਰ ਕਰਤ ਨਿਤ ਕਾਠ ਕੋ, ਮਹਾਰਾਜ ਜਿੰਨੇ ਨਵੇਂ ਜੇ ਆਏ ਆ ਹਮੇਸ਼ਾ ਲੱਕੜਾਂ ਸਦੀਰੀਆਂ ਬਾਲਿਆਂ ਦੇ ਬਚਨ ਜਾ ਕਰਦੇ ਵੀ ਇਹ ਕਿੱਥੋਂ ਮਿਲੇ ਨਾ ਨਹਿ ਆਵਤ ਨਾਵਤ ਪਾਸਾ, ਕਿਉਂਕਿ ਜਿਹੜਾ ਕੋਈ ਸਰੀਰ ਸਤੀਰੀਆਂ ਬਾਲੇ ਇਹਨਾਂ ਦੇ ਕੋਲ ਆ ਨਹੀਂ ਰਹੇ, ਇਹਨਾਂ ਨੂੰ ਮਿਲ ਨਹੀਂ ਰਹੇ, ਬਾਕੀ ਸਭ ਕੁਛ ਹੈਗਾ। ਸੁਣ ਪ੍ਰਸੰਨ ਸਤਿਗੁਰ ਭਏ, ਬੱਲੂ ਸੇਵਕ ਤੋਂ ਸੁਣ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋ ਗਏ। ਕਹਿ ਦੀਨ ਦਿਲਾਸਾ, ਮਹਾਰਾਜ ਨੇ ਬਚਨ ਕਹਿ ਕੇ ਦਿਲਾਸਾ ਜਾਂ ਹੌਸਲਾ ਜਾ ਦਿੱਤਾ ਹੈ। ਕਾਸ਼ਟ ਆਵੇ ਬਹੁਤ ਅਬ, ਕਹਿੰਦੇ ਵੀ ਇਹਨਾਂ ਨੂੰ ਕਹਿ ਦਿਓ ਹੁਣ ਬੜੀਆਂ ਲੱਕੜਾਂ ਬੜੇ ਸਤੀਰ ਸਤੀਰੀਆਂ ਆ ਜਾਣਗੀਆਂ। ਕਰ ਲੇਹ ਅਵਾਸਾ, ਜਿੰਨੇ ਮਰਜ਼ੀ ਆਪਣੇ ਘਰ ਗੁਰੂ ਜੀ ਬਣਾ ਲੈਣ। ਭਰਾਤਾ ਕੋ ਇੱਕ ਸੁੱਤ ਹੋ ਤੋ, ਇਸ ਤਰ੍ਹਾਂ ਬੱਲੂ ਨੂੰ ਕਹਿ ਕੇ ਇੱਕ ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਦਾ ਪੁੱਤਰ ਹੈ ਸੀ ਉਹ ਖੇਮ ਚੰਦ, ਕਿਸੇ ਨੇ ਕਲਿਆਣ ਚੰਦ ਲਿਖਿਆ ਹੈ। ਇਹ ਖੇਮ ਚੰਦ ਜਿਹੜਾ ਸੀ ਇਹਦਾ ਪੁੱਤਰ ਸੀ ਇਹ ਸਾਵਣ ਮੱਲ, ਸਾਵਣ ਮੱਲ ਨਾਮ ਜਿਸਦਾ ਨਾਮ ਸੀ ਪੁੱਤਰ ਦਾ ਸਾਵਣ ਮੱਲ। ਨਿਕਟ ਹਕਾਰਿਓ ਤਾਹਿਕੋ, ਇਹ ਸਾਵਣ ਮੱਲ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਭਤੀਜਾ ਲੱਗਦਾ ਸੀ ਇਹਨੂੰ ਕੋੜ ਸਦ ਲਿਆ। ਬੋਲੇ ਸੁਖ ਧਾਮੋ, ਸੁਖਾਂ ਦੇ ਘਰ ਗੁਰੂ ਅਮਰਦਾਸ ਸਾਹਿਬ ਜੀ ਬਚਨ ਬੋਲੇ ਸਾਵਣ ਮੱਲ ਤਾਂ ਹੀ। ਰਾਜ ਹਰੀ ਹਰੀਪੁਰ ਕੋ ਜਹਾਂ, ਪਹਾੜਾਂ ਵਿੱਚ ਵੀ ਜਿਹੜਾ ਹਰੀਪੁਰ ਦਾ ਰਾਜਾ ਰਾਜਧਾਨੀ ਦਾ ਮਾਲਕ, ਤਹਿ ਕੋ ਗਮ ਨੀਜੈ, ਹਰੀਪੁਰ ਸ਼ਹਿਰ ਵੱਲ ਨੂੰ ਰਾਜਧਾਨੀ ਵੱਲ ਨੂੰ ਚਲਾ ਜਾ। ਦੀਰਘ ਦਾਰ ਸਮੂਹ ਜੋ, ਕਿਉਂਕਿ ਪਹਾੜਾਂ ਵਿੱਚ ਬੜੀਆਂ ਲੰਮੀਆਂ ਲੰਮੀਆਂ ਲੱਕੜਾਂ ਸਤੀਰੀਆਂ ਸਤੀਰ ਬਾਲੇ ਮਿਲ ਜਾਂਦੇ। ਨਿਜਪੁਰੀ ਅਨੀਜੈ, ਉੱਥੋਂ ਜਾ ਕੇ ਨਾ ਹਰੀਪੁਰ ਤੋਂ ਇੱਥੇ ਗੋਇੰਦਵਾਲਪੁਰੀ ਨੂੰ ਭੇਜ ਦੇ, ਵਿਆਸਾ ਨਦੀ ਵਿੱਚ ਬੰਨ ਬੰਨ ਕੇ ਤੁਰੀ ਜਾ ਤੇ ਇੱਥੇ ਆ ਜਾਣਗੀਆਂ ਕੱਢ ਲੈਣਗੇ। ਬੇੜੇ ਬੰਦੋ ਤਹਾਂ ਤੇ, ਉੱਥੋਂ ਕਹਿੰਦੇ ਵਿਆਸਾ ਨਦੀ ਵਿੱਚ ਬੇੜੇ ਜੇ ਬੰਨਦੇ ਹੋ ਜਾਣੇ ਇਕੱਠੇ ਦੇ ਕਰਕੇ ਸਤੀਰੀਆਂ ਜੀਆਂ ਤੇ ਉਹਨਾਂ ਨੂੰ ਇੱਧਰ ਨੂੰ ਤੋਰਦੇ ਹੋ। ਸਲਤਾ ਮਹਿੰਡਾਰੋ, ਇਸ ਤਰ੍ਹਾਂ ਬੇੜੇ ਜੇ ਬੰਨ ਕੇ ਤੇ ਫਿਰ ਵਿਆਸਾ ਨਦੀ ਵਿੱਚ ਸੁੱਟਦੇ ਹੋ। ਚਾਹੇ ਬਿਲੰਬ ਨਾ ਲਾਈਏ, ਇਸ ਕਰਕੇ ਸਾਵਣ ਮੱਲ ਜੀ ਜਾਣਾ ਕਰੀਏ ਹਰੀਪੁਰ ਰਾਜਧਾਨੂ ਨੂੰ ਦੇਰੀ ਨਾ ਲਾਈਏ। ਤੂਰਨ ਤਾ ਧਾਰੋ, ਸਾਵਣ ਵਾਲੇ ਕੰਮ ਕਰ ਵਿੱਚ ਤੂੰ ਹੁਣ ਕਾਹਲੀ ਤਾਰ, ਛੇਤੀ ਕਰ ਛੇਤੀ ਜਾ। ਕਾਸ਼ਟ ਬਹੁ ਇਹਾ, ਹਰੀਪੁਰ ਰਾਜਧਾਨੀ ਚਲੇ ਜਾਏਗਾ ਉੱਥੋਂ ਬੜੀਆਂ ਫਿਰ ਲੱਕੜ ਸਤੀਰ ਸਤੀਰੀਆਂ ਆ ਜਾਣਗੀਆਂ। ਨਰ ਲੇਹ ਨਿਕਾਸੇ, ਆ ਜਿਹੜੇ ਇੱਥੇ ਗੋਇੰਦਵਾਲ ਦੇ ਲੋਕ ਹਨ ਜਿਹਨਾਂ ਦੇ ਅਜੇ ਮਕਾਨ ਬਣਨੇ ਰਹਿੰਦੇ ਹੋ ਇੱਥੋਂ ਕੱਢ ਲੈਣਗੇ। ਕਰਹਿ ਸਦਨ ਨਿਜ ਬਸਨ ਕੋ, ਆਪਣੇ ਬਸਨ ਵਾਸਤੇ ਸੋਹਣੇ ਮਕਾਨ ਬਣਾ ਲੈਣਗੇ। ਪੁਨ ਲਹਿ ਸੁਖ ਰਾਸੇ, ਪੁਨਾ ਫਿਰ ਬੜਾ ਭਾਰੀ ਸੁਖ ਲੈਣਗੇ। ਸਾਵਣ ਮੱਲ ਬੋਲਿਓ ਸੁਣਤ, ਸਾਵਣ ਮੱਲ ਹੁਣ ਸਿਆਣਾ ਸੀ ਸੁਣ ਕੇ ਬੋਲਿਆ ਗੁਰੂ ਅਮਰਦਾਸ ਸਾਹਿਬ ਤਾਂ ਹੀ। ਜੋਰੇ ਜੁਗ ਹਾਥਾ, ਇਹਨੇ ਹੱਥ ਜੋੜੇ ਹੋਏ, ਦਰਬ ਬਿਨਾ ਕਿਮ ਆਏ ਹੈ, ਮਾਰਾ ਖੁੱਲੀ ਮਾਇਆ ਤੋਂ ਬਗੈਰ ਸਤੀਰ ਸਤੀਰੀਆਂ ਕਿਵੇਂ ਆ ਜਾਣਗੀਆਂ। ਨਹਿ ਨਰ ਗਨ ਸਾਥਾ, ਕਿ ਮੇਰੇ ਨਾਲ ਹਮ ਬਹੁਤੇ ਲੋਕ ਵੀ ਹਨ, ਇਕੱਲਾ ਉੱਥੇ ਮੈਂ ਕਿਵੇਂ ਲੈ ਆਊਂ। ਕਾਕੀ ਹੋ ਜਾਏ, ਗੁਲਾਬ ਜੀ ਦੇ ਬਚਨਾ ਸਰ ਮੈਂ ਕੱਲਾ ਚਲਾ ਵੀ ਜਾਵਾਂ, ਕਿਆ ਕਰਬ ਉਪਾਏ, ਕੱਲਾ ਮੈਂ ਕੀ ਉਪਰਾਲਾ ਹੀਲਾ ਕਰੂੰ, ਕੱਲੇ ਤੋਂ ਸਤੀਰ ਸਤੀਰੀਆਂ ਕਿਵੇਂ ਆ ਜਾਣਗੀਆਂ ਇੱਥੇ ਚੁਕਾ ਕੇ ਰਖਾ ਕੇ। ਪਰਬਤ ਵਾਸੀ ਲੋਕ ਜੇ, ਲੋਕੀ ਜਿਹੜੇ ਪਹਾੜਾਂ ਵਿੱਚ ਵਸਣ ਵਾਲੇ ਲੋਕ ਜੇ ਆ ਪਹਾੜੀਏ, ਕਿਮ ਕਹਿਓ ਕਮਾਏ, ਮੇਰੇ ਕਹਿਣ ਕਹੇ ਹੋਏ ਨੂੰ ਕਿਵੇਂ ਕਹੋਗੇ, ਮੇਰੇ ਆਖੇ ਭਲਾ ਕਿਵੇਂ ਲੱਗਣਗੇ। ਗੁਰ ਮਹਿਮਾ ਜਾਣਹਿ ਨਹੀਂ, ਕਿਉਂਕਿ ਤਾਂ ਪੱਥਰ ਪੂਜ ਲੋਕ ਹੈ, ਗਣੇਸ਼ ਨੂੰ ਕੋਈ ਦੇਵੀ ਨੂੰ ਮੰਨਦਾ ਹੈ, ਇਸ ਕਰਕੇ ਤਾਂ ਮਹਾਰਾਜ ਗੁਰੂ ਕੇ ਸਿੱਖ ਤਾਂ ਕੋਈ ਹੈ ਨਹੀਂ ਹੈ। ਜੇ ਪਰਬਤ ਵਾਸੀ, ਜਿਹੜੇ ਕੋਈ ਪਹਾੜਾਂ ਵਿੱਚ ਵਸਣ ਵਾਲੇ ਪਹਾੜੀਏ ਹੈ, ਲਿਆਵਨ ਕਾਠ ਸਮੂਹ ਕੋ, ਜਿਹੜਾ ਕੋਈ ਬਹੁਤੀਆਂ ਲੱਕੜਾਂ ਜਾਂ ਸਤੀਰ ਸਤੀਰੀਆਂ ਲਿਆਉਣੀਆਂ ਹਨ, ਕਿਮ ਕਰਿਵ ਪ੍ਰਗਿਆਸੀ, ਸੀ। ਇਹ ਮਹਾਰਾਜ ਜਤਨ ਮੈਂ ਕਿਵੇਂ ਉੱਥੇ ਪਹਾੜਾਂ ਵਿੱਚ ਜਾ ਕੇ ਕਰਾਂਗਾ? ਜੋ ਵਿਦ ਆਪ ਬਖਾਨ ਹਾਂ, ਜਿਸ ਤਰ੍ਹਾਂ ਦੀ ਵਿਧੀ ਤਰੀਕਾ ਆਪ ਜੀ ਕਹੋਗੇ ਤੈਸੇ ਮੈਂ ਲਿਆਵਾਂ, ਮਹਾਰਾਜ ਤਰੀਕਾ ਕਰਕੇ ਮੈਂ ਲੈ ਆਵਾਂਗਾ। ਕਹਿ ਅਜਮਤ ਮੁਝ ਨਿਕਟ ਹੋਏ, ਐਸਾ ਵੀ ਇੱਕ ਯਤਨ ਹੈਗਾ ਸੌਖਾ, ਮੇਰੇ ਕੋਲ ਤਕੜੀ ਸ਼ਕਤੀ ਹੋਵੇ, ਕਰਾਮਾਤ ਹੋਵੇ, ਨਿਰਪ ਕੋ ਦਰਸਾਵਾ। ਉੱਥੋਂ ਦਾ ਜਿਹੜਾ ਹਰੀਪੁਰ ਦਾ ਰਾਜਾ, ਉਹਨੂੰ ਮੈਂ ਕੋਈ ਨਾ ਕੋਈ ਸ਼ਕਤੀ ਕਰਾਮਾਤ ਦਿਖਾ ਦਿਆਂਗਾ। ਕਰੋ ਸਿੱਖ ਤਿਸ ਦੇਸ਼ ਕੋ, ਉੱਥੋਂ ਦਾ ਜਿਹੜਾ ਰਾਜਾ ਹੈ, ਉੱਥੋਂ ਜਿਹੜਾ ਦੇਸ਼ ਦੇ ਲੋਕ, ਉਹਨਾਂ ਨੂੰ ਮੈਂ ਆਪਣੇ ਸਿੱਖ ਬਣਾ ਲਵਾਂਗਾ। ਆਗਿਆ ਪੁੰਨ ਮਾਨੈ, ਫਿਰ ਜਿਹੜੇ ਲੋਕ ਮੇਰੀ ਆਗਿਆ ਮੰਨਣਗੇ ਤਾਕਤ ਦੇਖ ਕੇ। ਆਵਹਿ ਦੀਰਘਦਾਰ ਤਬ, ਫਿਰ ਕੋਈ ਫਿਕਰ ਕਰਨੀ ਹੈ, ਫਿਰ ਬੜੀਆਂ ਬੜੀਆਂ ਲੱਕੜਾਂ ਸਤੀਰ ਸਤੀਰੀਆਂ ਆਈ ਜਾਣਗੀਆਂ। ਹਮ ਜਿਤਕ ਬਖਾਨੈ, ਜਿੰਨੀਆਂ ਅਸੀਂ ਕਹਾਂਗੇ ਉਨੀਆਂ ਹੀ ਉਹ ਦੇ ਦੇਣਗੇ। ਤਬ ਸੁਣ ਕੇ ਸ੍ਰੀ ਅਮਰ ਜੀ, ਕਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਵਣ ਵੱਲ ਤੋਂ ਗੱਲ ਯਥਾਰਥ ਸੁਣ ਕੇ, ਲੱਖ ਕੈ ਤਿਸ ਆਛਾ, ਇਹਦਾ ਆਛਾ ਖਿਆਲ ਜਾ ਜਾਣਦੇ ਹੈ, ਇਹ ਰੁਪਈਏ ਨਹੀਂ ਮੰਗਦਾ, ਇਹ ਤਾਂ ਸ਼ਕਤੀ ਮੰਗਦਾ ਹੈ। ਕਹਿਓ ਕੇ ਜੈਸੇ ਚਿਤ ਚਾਹੋ, ਮਹਾਰਾਜ ਕਹਿਣ ਲੱਗੇ ਚੰਗਾ ਵੀ ਸਾਵਣ ਜਿਵੇਂ ਤੂੰ ਚਿਤ ਵਿੱਚ ਚਾਹੁੰਦਾ ਹੈ, ਤਸ ਹੋਏ ਤਬ ਪਾਸੇ, ਪਹਿਲੇ ਉਸੇ ਤਰ੍ਹਾਂ ਤੇਰੇ ਕੋਲ ਸਭ ਕੁਛ ਹੋ ਗਿਆ, ਬੜੀਆਂ ਸ਼ਕਤੀਆਂ ਤੇਰੇ ਕੋਲ ਹੋਣਗੀਆਂ। ਸਾਵਣ ਮਲ ਕੀ ਮਾਤ ਨੇ, ਸਵੇਰੇ ਜਿਹੜਾ ਸਾਵਣ ਮਲ ਹੈ ਉਸਦੀ ਮਾਤਾ ਨੇ, ਸੁਣ ਸ੍ਰੋਣ ਮਝਾਰਾ, ਕੰਨਾਂ ਵਿੱਚ ਸੁਣ ਲਿਆ ਹੈ, ਭਾਰੀ ਮੋਹ ਕੀਤਾ ਹੈ, ਔਰ ਮੈਂ ਡਰ ਧਾਰਾ, ਦੇਹ ਚ ਬੜਾ ਡਰ ਪੈ ਜਾ ਧਾਰਿਆ ਮਾਂ ਨੇ, ਕੰਪਤ ਹਾਥਨ ਪਗਨ ਤੇ, ਹੱਥਾਂ ਪੈਰਾਂ ਕਰਕੇ ਕੰਬ ਰਹੀ, ਧੜਕਤ ਬਹੁ ਹੀਲਾ, ਇਹਦਾ ਹਿਰਦਾ ਬੜਾ ਧੜਕ ਰਿਹਾ ਕੰਬ ਰਿਹਾ ਹੈ। ਚੱਲ ਆਈ ਸਤਿਗੁਰ ਨਿਕਟ, ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਚੱਲ ਕੇ ਆਈਏ, ਸਾਵਣ ਮਲ ਦੀ ਮਾਤਾ, ਅਸ ਬੋਲਣ ਕੀ ਸਾਰੀ ਸਤਿਗੁਰੂ ਅਮਰਦਾਸ ਸਾਹਿਬ ਜੀ ਕੋਲ ਬਚਨ ਕੀਤਾ, ਬੋਲਣਾ ਕੀਤਾ ਹੈ। ਹੱਥ ਜੋੜ ਕੰਪਤ ਖਰੀ, ਮਾਤਾ ਦੇ ਹੱਥ ਜੋੜੇ ਹੈ, ਖੜੋਤੀ ਹੋਈ ਕੰਬ ਰਹੀ ਹੈ, ਇੱਕ ਸੁੱਤ ਹੈ ਮੇਰੇ, ਕਹਿਣ ਲੱਗੀ ਹੈ ਗੁਰੂ ਅਮਰਦਾਸ ਸਾਹਿਬ, ਮੇਰੇ ਘਰ ਦੇ ਵੀ ਤਾਂ ਇੱਕੋ ਇੱਕ ਪੁੱਤਰ ਹੀ ਹੈ, ਇਹ ਸਾਵਣ ਮੱਲ, ਡਾਕਨ ਪਰਬਤ ਮਹਿ ਰਹਿਤ, ਮਾਰਾ ਪਹਾੜਾਂ ਵਿੱਚ ਤੁਸੀਂ ਭੇਜ ਰਹੇ ਹੋ, ਪਹਾੜਾਂ ਵਿੱਚ ਤਾਂ ਬੜੀਆਂ ਡੈਣਾ ਰਹਿੰਦੀਆਂ, ਮੈਂ ਸੁਣੀ ਕਨੇਰੇ, ਮਾਰਾ ਲੋਕਾਂ ਤੋਂ ਸੁਣਿਆ ਵੀ ਪਹਾੜਾਂ ਵਿੱਚ ਬੜੀਆਂ ਡੈਣਾ ਰਹਿੰਦੀਆਂ, ਕਾਡ ਕਲੇਜਾ ਖਾਏਗੀ, ਇਹ ਮਾਰਾ ਮੇਰਾ ਪੁੱਤਰ ਪਹਾੜਾਂ ਵਿੱਚ ਲਿਆ ਗਿਆ, ਡੈਣਾ ਕਲੇਜਾ ਜਾ ਕੱਢ ਕੇ ਦਾ ਖਾ ਜਾਣਗੀਆਂ। ਪਰ ਦੇਸੀ ਜਾਨੈ, ਕਿਉਂਕਿ ਇਸ ਨੂੰ ਬਾਹਰੋਂ ਦੇਸ਼ ਬਾਹਰਲੇ ਪ੍ਰਦੇਸ਼ ਤੋਂ ਆਇਆ ਹੋਇਆ ਜਾਣਗੀਆਂ, ਨਹਿ ਕੁਛ ਚੱਲਹਿ ਸਹਾਇਤਾ, ਉੱਤੇ ਤਾਂ ਫਿਰ ਇਹਦੇ ਵਿਚਾਰੇ ਦੀ ਕੋਈ ਸਹਾਇਤਾ ਨੀ ਚੱਲੇਗੀ, ਕੋਈ ਸਹਾਇਤਾ ਕਰਨ ਵਾਲਾ ਨੀ ਹੋਵੇਗਾ। ਜਬ ਪ੍ਰਾਣਨ ਹਨ, ਜਦੋਂ ਮਾਰਾ ਮੇਰੇ ਪੁੱਤਰ ਦੇ ਪ੍ਰਾਣ ਹੀ ਇਹਨੇ ਨਾਸ ਕਰਤੇ ਡੈਣਾ ਨੇ, ਇੱਕ ਪੁੱਤਰਾ ਮੁਝ ਜਾਣ ਕੇ, ਇਸ ਕਰਕੇ ਹੇ ਗੁਰੂ ਅਮਰਦਾਸ ਮੈਨੂੰ ਇੱਕੋ ਇੱਕ ਪੁੱਤਰ ਵਾਲੀ ਸਮਝ ਕੇ, ਜਹ ਨਿਜ ਦਾਇਆ, ਮੇਰੇ ਉੱਪਰ ਤਾਂ ਆਪਣੀ ਮਾਰਾ ਮਿਹਰ ਦਇਆ ਕਰ ਰਹੀ ਹੈ, ਜਿਸ ਤੇ ਇਹ ਜੀਵਤ ਰਹੇ, ਇਸ ਕਰਕੇ ਮੇਰਾ ਇੱਕੋ ਇੱਕ ਪੁੱਤਰ ਜਿਉਂਦਾ ਰਹੇ, ਸੁਖ ਹੋਏ ਅਧਿਕਾਇਆ, ਇਹਦੇ ਜਾਣ ਨਾਲ ਮੈਨੂੰ ਬਹੁਤਾ ਸੁਖ ਹੋਵੇ, ਇਸ ਕੋ ਨਹੀਂ ਪਛਾਣ ਕੁਛ, ਮੇਰਾ ਪੁੱਤਰ ਤਾਂ ਮਾਰਾ ਸੁਧੇ ਸੁਧੇ ਸੁਭਾਅ ਵਾਲਾ, ਇਹਨੂੰ ਤਾਂ ਕੋਈ ਜਾਣ ਪਛਾਣ ਹੀ ਸਮਝੀ ਹੈ ਨਹੀਂ, ਫਿਰ ਮਾਏ ਕੁਚਾਲੀ, ਉਹ ਜਿਹੜੀਆਂ ਡਹਿਣਾ ਖੋਟੀ ਚਾਲ ਵਾਲੀਆਂ ਨੂੰ ਮਾਰਾ ਭਰਮਾ ਭਟਕਾ ਲੈਣਗੀਆਂ, ਕਿਮ ਆਵੈ ਹਟ ਸਦਨ ਕੋ, ਮੇਰਾ ਪੁੱਤਰ ਮਾਰਾ ਜਦੋਂ ਪਹਾੜਾਂ ਵਿੱਚ ਲਿਆ ਕਿਵੇਂ ਜਾਂਦਾ ਹੈ, ਮਾਰਾ ਮੁੜ ਆਏਗਾ, ਜਿਹ ਵਿਘਨ ਵਿਸਾਲੀ, ਇੱਥੇ ਪਹਾੜਾਂ ਵਿੱਚ ਡਹਿਣਾ ਦੇ ਬੜੇ ਭਾਰੀ ਵਿਘਨ ਹਨ, ਸੁਤ ਸਨੇਹ ਬਿਰਦਾ ਮਹਾ, ਸਵੇਰੇ ਵੀ ਪੁੱਤਰ ਦੇ ਨਾਲ ਬਿਰਦ ਮਾਂ ਦਾ ਬੜਾ ਮੋਹ ਹੈ, ਸੁਣ ਬਾਕ ਸਤਾਰ ਸਾ, ਇਸ ਤਰ੍ਹਾਂ ਬੜੇ ਡਰਦੇ ਸਹਿਤ ਬਚਨ ਜੇ ਸੁਣ ਕੇ ਮਾਂ ਦੇ, ਕਰੁਣਾ ਨਿਧ ਬਿਗਸੇ ਬਹੁਤ, ਗੁਰੂ ਅਮਰਦਾਸ ਸਾਹਿਬ ਕਿਰਪਾ ਦੇ ਖਜ਼ਾਨੇ ਬਹੁਤ ਹੀ ਕਹਿੰਦੇ ਖੁਸ਼ ਹੋਏ, ਖਿੜਖਿੜਾ ਕੇ ਹੱਸੇ, ਕਹਿ ਦੇ ਪਰਵਾਸਾ, ਇਸ ਤਰ੍ਹਾਂ ਬਚਨ ਕਹਿ ਕੇ ਮਾਤਾ ਨੂੰ ਭਰੋਸਾ ਯਕੀਨ ਦਿੱਤਾ ਹੈ, ਦਿਲਾਸਾ ਦਿੱਤਾ ਹੈ, ਤੋਹੇ ਪੁੱਤਰ ਕੋ ਭੈ ਨਹੀਂ। ਗੁਰੂ ਮਹਾਰਾਜ ਕਹਿੰਦੇ ਤੇਰੇ ਪੁੱਤਰ ਸਾਵਣ ਵੱਲ ਨੂੰ ਤਾਂ ਕਿਤੇ ਕੋਈ ਡਰ ਪਏ ਹੈ ਹੀ ਨਹੀਂ। ਗੱਲ ਭੂਤ ਜੋ ਪ੍ਰੇਤਾ ਬਹੁਤੇ ਭੂਤ ਪ੍ਰੇਤ ਦੇ ਹੈਗੇ ਹਨ, ਡਾਕੁਨ ਬਪਰੀ ਕਿਆ ਕਰੇ ਵਾਲੀਆਂ ਬਿਚਾਰੀਆਂ ਉਹ ਕੀ ਕਰ ਸਕਦੀਆਂ ਦਾ ਵਿਗਾੜ। ਵੱਡ ਭਾ ਬਲ ਏਤਾ ਬੜੇ ਭਾਰੀ, ਕਹਿੰਦੇ ਇਤਨੇ ਬਲ ਵਾਲਾ ਹੋ ਗਿਆ, ਬਹੁਤਾ ਬਲੀ ਹੋ ਗਿਆ ਹੈ। ਵੀਰ 52 ਜੋਗ ਨੇ, ਆ ਜਿਹੜੇ 52 ਵੀਰ ਹੈ, ਨਾਰ ਸਿੰਘ ਭੈਰੋਂ ਹਨੂੰਮਾਨ ਆਦਿਕ ਤੇ ਹੋਰ ਜਿਹੜੀਆਂ 68 ਜੋਗਨੀਆਂ ਹਨ, ਇਸ ਆਇਸ ਮਾਨ ਤੇਰੇ ਪੁੱਤਰ ਸਾਵਣ ਵੱਲ ਦੀਆਂ ਸਾਰੀਆਂ ਆਗਿਆ ਮੰਨਣਗੀਆਂ। ਸਰਬ ਸੁਰਾਸਰ ਜਿੱਤ ਕੀਤੀ, ਜਿੱਥੇ ਕਿੱਥੇ ਦੇਵਤੇ ਤੇ ਦੈਨ ਜਾਂ ਕਿੰਨਰ ਰਹਿੰਦੇ ਨੇ। ਡਰ ਧਰੈ ਮਹਾਨ, ਤੇਰੇ ਪੁੱਤਰ ਦਾ ਬੜਾ ਭਾਰੀ ਡਰ ਪਾਰਨਗੇ, ਇਹਨੇ ਨੇੜੇ ਕਿਨੇ ਕੀ ਆਉਣਾ, ਇਹਦੇ ਹਾਕੇ ਹੱਥ ਜੋੜਨਗੇ ਸਾਰੇ। ਮਹਾਂ ਸਖਤ ਇਸ ਮੈਂ ਭਈ, ਹੇ ਮਾਤਾ ਇਹ ਤੇਰੇ ਪੁੱਤਰ ਦੇ ਅੰਦਰ ਤਾਂ ਬੜੀ ਭਾਰੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸ਼ਕਤੀ ਹੋਇਆ ਜੀ। ਮੈਂ ਕੀ ਜਹ ਤਰਾਸਾ ਕਰਕੇ ਇਹਦਾ ਮਰਨ ਦਾ ਕੋਈ ਡਰ ਪੈ ਨਾ ਤੂੰ ਕਰ। ਗਈ ਸਦਨ ਕੋ ਦੀਨ ਬਨ, ਗਰੀਬਣੀ ਜੀ ਬਣ ਕੇ ਮਾਂ ਘਰ ਵੱਲ ਨੂੰ ਚਲੀ ਗਈ। ਕੁਛ ਕਰ ਪਰਵਾਸਾਸ ਸਾਹਿਬ ਜੀ ਦੇ ਬਚਨਾਂ ਤੇ ਭਰੋਸਾ ਕਰ ਲਿਆ ਵੀ ਇਹਨਾਂ ਨੇ ਕਹਿ ਦਿੱਤਾ ਵੀ ਤੇਰੇ ਪੁੱਤਰ ਨੂੰ ਕਿਤੇ ਡਰ ਨੀ, ਸਭ ਦੇਵਤੇ ਦੈਂਤ ਭੂਤ ਪ੍ਰੇਤ ਸਭ ਇਹਦੇ ਅੱਗੇ ਹੱਥ ਜੋੜ ਕੇ ਖੜਨਗੇ। ਸਾਵਣ ਮਲ ਹਕਾਰ ਪੁਨ, ਉਸ ਤੋਂ ਬਾਅਦ ਫਿਰ ਆਪਣੇ ਸਾਵਣ ਮਲ ਭਤੀਜੇ ਨੂੰ ਕੋਲ ਸਦ ਲਿਆ, ਨਿਜ ਨਿਕਟ ਬਿਠਾਵਾ, ਬਿਲਕੁਲ ਆਪਣੇ ਨੇੜੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਨੂੰ ਬਿਠਾ ਲਿਆ। ਇੱਕ ਰੁਮਾਲ ਕਰ ਪਹੁੰਚਣੋ, ਇੱਕ ਮਹਾਰਾਜ ਦੇ ਹੱਥ ਦੇ ਸਾਫ ਕਰਨ ਵਾਲਾ ਹੱਥ ਪੂੰਝਣ ਵਾਲਾ ਰੁਮਾਲ ਜਿਹਾ ਹੈ ਸੀ। ਗੁਰ ਹੱਥ ਉਠਾਵਾ, ਗੁਰੂ ਮਹਾਰਾਜ ਨੇ ਹੱਥਾਂ ਵਿੱਚ ਚੁੱਕ ਲਿਆ, ਹੱਥਾਂ ਵਿੱਚ ਲੈ ਲਿਆ। ਦਇਓ ਤਿਸੈ ਸਮਝਾਏ ਕਰ, ਤੇਰੇ ਸਾਵਣ ਵੱਲ ਭਤੀਜੇ ਨੂੰ ਚੰਗੀ ਤਰ੍ਹਾਂ ਸਮਝਾ ਵਜਾ ਕੇ ਰੁਮਾਲ ਜਿਹਾ ਦੇ ਦਿੱਤਾ ਹੈ। ਇਸ ਅਜਮਤ ਭਾਰੀ, ਕਹਿੰਦੇ ਰੁਮਾਲ ਨਾ ਸਮਝੀ ਹੱਥ ਪੂੰਝਣ ਵਾਲਾ, ਇਹ ਬੜਾ ਸ਼ਕਤੀ ਹੈ ਇਹਦੇ ਵਿੱਚ ਭਾਰੀ। ਚਾਹੇ ਜੇ ਕਿਸ ਹੈ ਸੰਘਾਰ ਦੇਹੋ, ਰੁਮਾਲ ਦੇ ਨਾਲ ਜੇ ਤੂੰ ਚਾਹੇ ਕਿਸੇ ਨੂੰ ਮਾਰ ਦੇਵੇ, ਚਾਹੇ ਮ੍ਰਿਤਕ ਜਿਵਾਰੀ, ਜੇ ਤੂੰ ਚਾਹੇ ਕਹਿੰਦੇ ਮਰੇ ਹੋਏ ਨੂੰ ਜਵਾਲ ਵੀ ਦੇਵੇਗਾ ਇਹ ਰੁਮਾਲ ਨਾਲ। ਜਿਸ ਕੀ ਚਿੱਤ ਮਹਿ ਚਾਹੇ ਹੋਏ, ਸਾਵਣ ਮਲ ਪ੍ਰੀਜੇ ਜਿਤ ਵਸਤੂ ਦੀ ਚਿੱਤ ਵੀ ਤੇਰੇ ਚਾਹਨਾ ਹੋਵੇ, ਇਸ ਮਹਿ ਤੇ ਲੀਜੈ, ਜਿਹੜਾ ਰੁਮਾਲ ਤੈਨੂੰ ਸ਼ਕਤੀਆਂ ਦਾ ਥੈਲਾ ਖਜ਼ਾਨਾ ਬਖਸ਼ਦਾ ਇਹਦੇ ਵਿੱਚੋਂ ਸਭ ਕੁਛ ਤੂੰ ਲੈ ਲਈ। ਸਰਬ ਸੁਰਾਸਰ ਆਦਰੈ, ਦੇਵਤੇ ਦੈਨ ਸਾਰੇ ਹੈ, ਚਾਹੇ ਸੋ ਕਹਿ ਦੀਜੈ, ਜੋ ਤੂੰ ਚਾਹੇ ਉਹ ਕਹਿ ਦੀ, ਉਹ ਸਾਰੇ ਦੇਵੀ ਦੇਵਤੇ ਮੰਨਣਗੇ ਤੇ ਕਰਨਗੇ। ਥਾਤੀ ਅਜਮਤ ਕੀ ਇਹੀ, ਸਾਵਣ ਵੱਲ ਤੈਨੂੰ ਰੁਮਾਲ ਨਹੀਂ ਦਿੱਤਾ, ਇਹ ਤਾਂ ਤੈਨੂੰ ਸ਼ਕਤੀ ਦੀ ਥੈਲੀ ਦੇ ਦਿੱਤੀ ਹੈ। ਸੰਸਾ ਮਾਨੋ, ਇਹ ਸਾਡੇ ਬਚਨ ਵਿੱਚ ਕੋਈ ਸੰਸਾ ਨਾ ਮੰਨੀ ਵੀ ਰੁਮਾਲ ਸ਼ਕਤੀ ਕਿੱਥੇ ਹੈ। ਕਰੋ ਦੇਸ਼ ਸਿੱਖ ਆਪਣੋ, ਰੁਮਾਲ ਦੀ ਸ਼ਕਤੀ ਦੇ ਨਾਲ ਜਿੰਨਾ ਪਹਾੜਾਂ ਦਾ ਇਲਾਕਾ ਸਾਰਿਆਂ ਨੂੰ ਆਪਣਾ ਕਹਿੰਦੇ ਸਿੱਖ ਤੂੰ ਬਣਾ ਲੈ। ਪੁੰਨ ਕਾਜ ਬਖਾਨੋ, ਫਿਰ ਤੂੰ ਆਪਣਾ ਜਿਹੜਾ ਕੰਮ ਹੈ ਕਦੇ ਮੀ। ਬਪੁਰੇ ਕਹਾਂ ਪਹਿਰਾਈਏ, ਬਪੁਰੇ ਕਹਾਂ ਪਹਾੜੀਏ, ਆ ਜਿਹੜੇ ਵਿਚਾਰੇ ਪਹਾੜੀਏ ਤਾਂ ਕਿਆ ਹਨ, ਆਇਸ ਨਹਿ ਮਾਨ, ਇਹ ਤੇਰੀ ਆਗਿਆ ਨੀ ਮੰਨਣਗੇ। ਤੀਨ ਲੋਕ ਪਰ ਹੁਕਮ ਤੋਵ, ਸਾਵਣ ਵੱਲ ਤੇਰਾ ਤਾਂ ਜਿਹੜਾ ਹੁਕਮ ਹੈ ਤਿੰਨਾਂ ਲੋਕਾਂ ਉੱਪਰ ਹੋਵੇਗਾ। ਨਹਿ ਫੇਰਨ ਠਾਨ, ਲੋਕ ਵੀ ਹੁਕਮ ਕਰਤਾ ਉਹੀ ਤੇਰੇ ਆਗਿਆ ਨੂੰ ਮੰਨਣਗੇ, ਹੁਕਮ ਨੂੰ ਮੰਨਣਗੇ, ਉਵੇਂ ਕਰਨਗੇ, ਤੇਰਾ ਪਾਣੀ ਭਰਨਗੇ। ਲੇ ਰੁਮਾਲ ਹਰ ਕਿਉ ਹਿਰਦੈ, ਹਾਂ ਸਾਵਣ ਮਲ ਗੁਰੂ ਅਮਰਦਾਸ ਸਾਹਿਬ ਜੀ ਤੋਂ ਰੁਮਾਲ ਲੈ ਕੇ ਹਿਰਦੇ ਵਿੱਚ ਬੜਾ ਖੁਸ਼ ਹੋ ਗਿਆ। ਕਰ ਜੋਰ ਬਖਾਨੀ, ਫਿਰ ਹੱਥ ਜੋੜ ਕੇ ਇਸਨੇ ਬਚਨ ਬਾਣੀ ਕਿਹਾ, ਪ੍ਰਭ ਜੀ ਸਭ ਕਾਰਜ ਬਣੈ। ਇਹ ਗੁਰੂ ਅਮਰਦਾਸ ਸਾਹਿਬ ਜੀ ਹੁਣ ਲੱਕੜਾਂ ਸਤੀਰੀਆਂ ਲਾਉਣ ਦਾ ਸਾਰਾ ਕੰਮ ਬੰਠਣ ਜਾਏਗਾ। ਅਜਮਤ ਲੈ ਮਾਨੀ, ਕਿਉਂਕਿ ਜਿਹੜਾ ਮੈਂ ਜਿਹੜੀ ਸ਼ਕਤੀ ਹੈ ਇਹ ਲੈ ਲਈ ਹੈ, ਇਹਨੂੰ ਉਹ ਲੈ ਲੈਣਗੇ ਤੇ ਮੰਨ ਲੈਣਗੇ ਮੇਰੀ ਗੱਲ। ਲੈ ਰੁਮਾਲ ਸਿਰ ਪਰ ਧਰਿਓ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਹੱਥਾਂ ਤੋਂ ਰੁਮਾਲ ਲੈ ਕੇ ਸਾਵਣ ਵੱਲ ਨੇ ਸੀਸ ਤੇ ਰੱਖਿਆ ਸਤਿਕਾਰ ਨਾਲ ਖੁੱਲ ਗਏ ਕਪਾਟਾ। ਉਸੇ ਵੇਲੇ ਜਿਹੜੇ ਆਸਾਂ ਦੇ ਸਦ ਪੱਟ ਜੜੇ ਜਾਂ ਪੰਜ ਕੋਸ਼ਾਂ ਦੇ ਜਿਹੜੇ ਕਪਾਟ ਤਖਤੇ ਖੁੱਲ ਗਏ, ਸਭ ਸਿੱਧਾ ਅੱਗੇ ਖਰੀ ਕੀ ਦੇਖ ਰਿਹਾ, ਸਾਰੀਆਂ ਅਠਾਰੀਆਂ ਸਿੱਧਾ ਜੁੜ ਕੇ ਅੱਗੇ ਖੜੋਤੀਆਂ। ਹੇਰਿਓ ਵੱਡ ਠਾਟਾ, ਕਹਿੰਦੇ ਸ਼ਕਤੀਆਂ ਦਾ ਠਾਠ ਵਾਠ ਜਿਹਾ ਦੇਖਿਆ ਇਸ ਨੇ। ਬੰਦਨ ਕਰ ਗਮਨਿਓ ਸਦਨ, ਇਸ ਤਰ੍ਹਾਂ ਰੁਮਾਲ ਲੈ ਕੇ ਮੱਥਾ ਟੇਕ ਕੇ ਘਰ ਵੱਲ ਨੂੰ ਚਲਾ ਗਿਆ ਸਾਵਣ ਵੱਲ। ਮਾਤਾ ਦੇ ਕੁਟੁੰਬਾ, ਜਿੰਨਾ ਪਰਿਵਾਰ ਸੀ ਤੇ ਮਾਤਾ ਸੀ, ਸਭ ਕੋ ਧੀਰਜ ਕਹਿ ਦਈ, ਸਾਰਿਆਂ ਨੂੰ ਕਹਿ ਕਹਿ ਕੇ ਧੀਰਜ ਹੌਸਲਾ ਦਿੱਤਾ ਹੈ। ਮੁਝ ਵੱਡੋ ਅਲੰਬਾ, ਮੈਨੂੰ ਤਾਂ ਬੜਾ ਭਾਰੀ ਆਸਰਾ ਗੁਰੂ ਅਰਦਾਸ ਤੇ ਅਰਮਾਨ ਹੀ ਦੇਤਾ ਸ਼ਕਤੀਆਂ ਦਾ ਥੈਲਾ। ਨਹ ਚਿੰਤਾ ਚਿਤ ਮੈਂ ਕਰੋ, ਹੁਣ ਮੇਰੇ ਮਰਨ ਮੁਰਨ ਦੀ ਕੋਈ ਚਿਤ ਵੀ ਚਿੰਤਾ ਨਾ ਕਰੋ। ਪਦ ਊਚ ਮਿਲਿਓ ਹੈ, ਗੁਰੂ ਅਰਦਾਸ ਸਾਹਿਬ ਜੀ ਦੇ ਪਾਸੋਂ ਮੈਨੂੰ ਉੱਚਾ ਅਹੁਦਾ ਮਿਲ ਗਿਆ ਹੈ। ਮੁਦਤ ਕਰਿਓ ਪਰਿਵਾਰ ਕੋ, ਇਸ ਤਰ੍ਹਾਂ ਦੇ ਬਚਨ ਕਹਿ ਕੇ ਆਪਣੇ ਪਰਿਵਾਰ ਨੂੰ ਖੁਸ਼ ਕਰ ਲਿਆ ਹੈ। ਪੁਨ ਪੰਥ ਚੱਲਿਓ ਹੈ, ਫਿਰ ਸਾਵਣ ਵੱਲ ਪਹਾੜੇ ਰਸਤੇ ਵੀ ਚੱਲ ਪਿਆ ਹੈ। ਸਨੈ ਸਨੈ ਗਮਨਿਓ ਤਬ ਹੈ, ਹੌਲੀ ਹੌਲੀ ਤਦੋਂ ਚੱਲਿਆ ਹੈ। ਮਗ ਉਲੰਘਿਓ ਸਾਰੇ, ਇੰਨਾ ਰਸਤਾ ਸੀ ਸਾਰਾ ਲੰਘ ਲਿਆ ਤੈ ਕਰ ਲਿਆ। ਗਇਓ ਹਰੀਪੁਰ ਕੇ ਨਿਕਟ, ਜਿਹੜਾ ਹਰੀਪੁਰ ਸ਼ਹਿਰ ਰਾਜਧਾਨੀ ਸੀ ਉਹਦੇ ਨੇੜੇ ਚਲਿਆ ਗਿਆ। ਗਿਰ ਰੁਚਰ ਨਿਹਾਰੇ, ਸੋਹਣੇ ਉੱਚੇ ਉੱਚੇ ਪਹਾੜ ਦੇਖੇ ਜਾ ਕੇ, ਸੁੰਦਰ ਬਨ ਉਪ ਬਨ ਜਹਾ, ਜਿੱਥੇ ਇੱਧਰ ਹਰ ਪਾਸੇ ਕਹਿੰਦੇ ਸੋਹਣਾ ਬਾਗ ਹੈ ਬਗੀਚੇ ਹੈ ਤੇ ਜੰਗਲ ਬੜਾ ਦੂਰ ਤੱਕ ਹੈ। ਹਰਿਆਵਲ ਹੋਏ, ਹਾਂ ਸਭ ਪਾਸੇ ਹਰਿਆਵਲ ਤਾਂ ਹਰਾ ਭਰੀ ਹੋ ਰਹੀ ਹੈ। ਹਰਤ ਪੱਤਰ ਫਲ ਫੂਲ ਗਨ, ਜਿੰਨੇ ਬਾਗ ਵਿੱਚ ਹਰੇ ਹਰੇ ਪੱਤਰੇ ਆ ਫਲਾਂ ਫੁੱਲਾਂ ਦੇ ਸਹਿਤ, ਸਾਵਣ ਮਲ ਜੋਏ, ਸਾਵਣ ਮਲ ਨੇ ਜਾ ਕੇ ਦੇਖੇ ਬਾਗ ਬਗੀਚੇ ਤੇ ਜੰਗਲ, ਬਿਲਮ ਨੀਰ ਗਨ ਬਾਪ ਕਾ, ਬੜੇ ਉਜਲ ਪਾਣੀਆਂ ਵਾਲੀਆਂ ਬੋਲੀਆਂ ਹਨ। ਗਨ ਰਹਿ ਬਿਲ ਬਿਹੰਗਾ, ਇਸ ਤਰ੍ਹਾਂ ਕਹਿੰਦੇ ਬਿਰਸ਼ਾਂ ਦੇ ਬੜੇ ਪੰਛੀ ਰਹਿ ਰਹੇ। ਨਰ ਅਬ ਕੀਰਨ ਜਹਿ ਕਹਾ, ਜਿੱਧਰ ਕਿੱਧਰ ਦੇਖਦਾ ਹਰੀਪੁਰ ਸ਼ਹਿਰ ਵਿੱਚ ਮਾਈ ਭਾਈ ਫੈਲੇ। ਧਰ ਵੇਖ ਸੁਰੰਗਾ, ਚੰਗੇ ਸੋਹਣੇ ਰੰਗਾਂ ਵਾਲੇ ਭੇਖ ਧਾਰੇ, ਚੰਗੇ ਕੀਮਤੀ ਕੱਪੜੇ ਸਭ ਦੇ ਪਾਏ। ਸੁੰਦਰ ਸਰਬੰਗਨ ਬਿਖੈ, ਕਹਿੰਦੇ ਸਾਰੇ ਅੰਗਾਂ ਵੀ ਸੁੰਦਰ, ਤਰਨੀ ਗਨ ਹੇਰੀ, ਉੱਥੋਂ ਦੀਆਂ ਇਸਤਰੀਆਂ ਵੀ ਬਹੁਤ ਦੇਖੀਆਂ। ਆਖ ਕਮਲ ਕੀ ਪਾਖਰੀ, ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਇਸ ਤਰ੍ਹਾਂ ਜਿਨ੍ਹਾਂ ਦੀਆਂ ਅੱਖਾਂ, ਚਲ ਚਾਲ ਕਨੇਰੀ, ਇਸੇ ਤਰ੍ਹਾਂ ਬੜੀਆਂ ਚੰਚਲ ਹਨ। ਵਿਦ ਬਦਨੀ ਸੁਖ ਸਰੋਧਤਾ, ਇਸ ਤਰ੍ਹਾਂ ਚੰਦਰਮਾ ਵਰਗਾ ਮੱਖ ਹੈ, ਸੋ ਜਿਹੜਾ ਲੱਕ ਹੈ ਉਹ ਸੁਖਮ ਹੈ। ਸੁਠ ਸਿਆਮ ਸੁਕੇਸੀ, ਇਸ ਤਰ੍ਹਾਂ ਕਾਲੇ ਰੰਗ ਦੇ ਸੁੰਦਰ ਕੇਸ ਹਨ। ਗਜ ਗਮਨੀ ਸੁਰ ਕੋਕਲਾ, ਇਸ ਤਰ੍ਹਾਂ ਕਹਿੰਦੇ ਹਾਥੀ ਵਰਗੀ ਟੋਰ ਹੈ, ਕੋਲ ਵਰਗੇ ਬਚਨ ਹਨ। ਕੱਟ ਕੇ ਹਰ ਜੈਸੀ, ਸ਼ੇਰਾਂ ਦਾ ਜਿਹੜਾ ਲੱਕ ਹੈ ਕੀਰ ਸ਼ੇਰ ਦੇ ਵਾਂਗ ਹੈ ਸੁਖਮ। ਕੰਠ ਕਪੋਤੀ ਸੁੰਦਰੀ, ਕਬੂਤਰ ਵਰਗੀ ਗਰਦਨ ਹੈ ਇਸ ਤਰ੍ਹਾਂ ਸੁੰਦਰੀ। ਸਮ ਓਠ ਪਰਵਾਲਾ, ਜਿਹੜੇ ਬੁੱਲ ਜੇ ਜਿਵੇਂ ਮੂੰਗੇ ਹੁੰਦੇ ਲਾਲੋ ਲਾਲ ਉਹਦੇ ਸਮਾਨ। ਜੋਗਨ ਕੇ ਧੀਰਜ ਹਰੈ, ਜਿਹੜੇ ਯੋਗ ਵਿਆਸੀ ਲੋਕ ਉਹਨਾਂ ਨੂੰ ਧੀਰਜ ਨੂੰ ਨਾਸ ਕਰ ਰਹੀਆਂ। ਐਸੀ ਗੱਠ ਬਾਲਾ, ਐਸੀਆਂ ਬਹੁਤੀਆਂ ਕਹਿੰਦੇ ਸੁੰਦਰ ਤ੍ਰੀਮਤਾ ਹਨ। ਆਨ ਦੇਸ਼ ਅਵਨੀ ਬਿਖੈ, ਕਹਿੰਦੇ ਇਸ ਪਹਾੜੀ ਇਲਾਕੇ ਦੇ ਦੇਸ਼ ਤੋਂ ਬਗੈਰ ਹੋਰ ਜਿਹੜੇ ਕੋਈ ਇਲਾਕੇ ਹੈ, ਜਿਸ ਦੇਸ਼ ਸਮਾਨਾ, ਇਸ ਦੇਸ਼ ਦੇ ਕਹਿੰਦੇ ਸਮਾਨ ਬਰਾਬਰ, ਅਬਲਾ ਕਿਤੋਂ ਹੋਤ ਨਹਿ, ਸੋਹਣੀਆਂ ਜਿਹੜੀਆਂ ਤ੍ਰਿਪਤਾ ਨਹੀਂ ਹੁੰਦੀਆਂ। ਅਸ ਰੁਚਰ ਮਹਾਨਾ ਹੈ ਪਹਾੜੀ ਰਾਜਧਾਨੀ ਤਹ ਨਿਰਪਤ ਕੀ ਜਿਹੜੀ ਹਰੀਪੁਰ ਰਾਜੇ ਦੀ ਰਾਜਧਾਨੀ ਹੈ ਸੀ ਨਰ ਗਨ ਧਨਵਾਨਾ ਜਿਹੜੇ ਇੱਥੋਂ ਦੇ ਲੋਕ ਬੜੇ ਚੰਗੇ ਧਨ ਵਾਲੇ ਸੰਤ ਨਾੜ ਸਨ ਵਿਖ ਸੁੰਦਰਤਾ ਅਧਿਕ ਹੀ ਸਾਵੜ ਮਨ ਨੇ ਕਹਿੰਦੇ ਰਾਜਧਾਨੀ ਦੀ ਬੜੀ ਸੁੰਦਰਤਾ ਵੇਖ ਕੇ ਪੁਨ ਪੁਨ ਨਿਕਟ ਪਿਆ ਨਾ ਦੂਰੋਂ ਦੇਖ ਰਿਹਾ ਸੀ ਫਿਰ ਨੇੜੇ ਚਲਿਆ ਗਿਆ ਰਾਜਧਾਨੀ ਵਿੱਚ ਪ੍ਰਵੇਸ਼ ਹੋ ਗਿਆ ਰੋਦਨ ਕੋ ਵੱਡ ਸ਼ਬਦ ਹੋਇਆ ਜਦੋਂ ਰਾਜਧਾਨੀ ਵਿੱਚ ਵੜਿਆ ਬੜਾ ਕਹਿੰਦੇ ਰੋਣ ਦਾ ਆਵਾਜ਼ਾ ਹੋ ਰਿਹਾ ਸੁਣ ਸਰੋਣ ਮਝਾਰਾ ਕੰਨਾਂ ਵਿੱਚ ਉਸਨੇ ਸੁਣਿਆ ਵੀ ਸਾਰਾ ਸ਼ਹਿਰ ਸਾਰੀ ਰਾਜਧਾਨੀ ਰੋ ਰਹੀ ਹੈ ਲੋਕ ਸੈਂ ਕਰੈ ਮਿਲ ਰਹੇ ਲੋਕ ਸੈਂਕ ਇਕੱਠੇ ਕਰੇ ਸੈਂਕੜੇ ਲੋਕ ਸੈਂਕੜੇ ਮਿਲ ਰਹੇ ਸੈਂਕੜਿਆਂ ਦੀ ਸੋਹਾਂ ਦੀ ਤਦਾਦ ਲੋਕ ਮਿਲ ਰਹੇ ਇਕੱਠੇ ਹੋ ਰਹੇ ਕਰ ਹਾਹਾਕਾਰਾ ਸਾਰੇ ਹਾਲ ਦੁਹਾਈ ਮਚਾ ਰਹੇ ਹੋ ਮਰ ਗਏ ਵੀ ਪਟੇ ਗਏ ਪੂਜਿਓ ਇੱਕ ਨਰ ਕਿਆ ਭਇਓ ਇਹ ਸਾਵਣ ਨੇ ਇੱਕ ਮਲ ਨੂੰ ਇੱਕ ਪੁਰਸ਼ ਨੂੰ ਪੁੱਛਿਆ ਵੀ ਕੀ ਹੋ ਗਿਆ ਕਿਉਂ ਰੋਦਨ ਠਾਨੈ ਸਾਰੇ ਸ਼ਹਿਰ ਦੇ ਲੋਕ ਤੁਸੀਂ ਰੋਈ ਜਾਂਦੇ ਪਿੱਟੀ ਜਾਂਦੇ ਨਗਰ ਦੁਖੀ ਸਗਰੋ ਆਹੈ ਦੇਖ ਰਿਹਾ ਸਾਰਾ ਸ਼ਹਿਰ ਹੀ ਦੁਖੀ ਹੋਇਆ ਪਿਆ ਉਰ ਸ਼ੋਕ ਮਹਾਨ ਹਿਰਦਿਆਂ ਵਿੱਚ ਬੜਾ ਭਾਰੀ ਸ਼ੋਕ ਗਮ ਹੈ ਕੋ ਐਸੋ ਵੱਡ ਬਿਘਨ ਪਾ ਬੜਾ ਐਸਾ ਵੱਡਾ ਇੱਥੇ ਬਿਘਨ ਪੈ ਗਿਆ ਹੋ ਗਿਆ ਵਿਆਕੁਲ ਨਰ ਨਾਰੀ ਇਸ ਕਰਕੇ ਸਾਰੇ ਸ਼ਹਿਰ ਦੇ ਮਾਈ ਭਾਈ ਵਿਆਕੁਲ ਹਨ ਦਿਖੀਅਤ ਹਰਕਤ ਕੋ ਨਹੀਂ ਇੱਥੇ ਮਾਈ ਭਾਈ ਖੁਸ਼ ਪ੍ਰਸੰਨ ਨਹੀਂ ਦਿਸ ਰਿਹਾ ਸਭ ਹੈ ਇੱਕ ਸਾਰੀ ਸਾਰੇ ਇੱਕੋ ਜਿਹੇ ਹੈ ਰੋਲ ਪਟਰੇ ਸਿਆਪੇ ਕਰੀ ਜਾ ਰਹੇ ਨਰ ਨੈ ਭਨਿਓ ਬਿਰਤਾਂਤ ਤਬ ਸਾਵਣ ਮਲ ਨੂੰ ਕਹਿੰਦੇ ਇੱਕ ਪੁਰਸ਼ ਨੇ ਸਾਰਾ ਪ੍ਰਸੰਗ ਦੱਸਿਆ ਜੋ ਨਗਰ ਨਰੇਸ਼ਾ ਸਾਵਣ ਮਲ ਜਿਹੜਾ ਇੱਥੇ ਹਰੀਪੁਰ ਰਾਜਧਾਨੀ ਦਾ ਰਾਜਾ ਹੈ ਇੱਕ ਪੁੱਤਰ ਤਿਸ ਕੋ ਹੁਤੋ ਇਹਦੇ ਘਰ ਦੇ ਵਿੱਚ ਇੱਕੋ ਇੱਕ ਹੀ ਇਕਲੌਤਾ ਪੁੱਤਰ ਹੈ ਸੀ ਤਨ ਚਾਰ ਵਿਸ਼ੇਸ਼ਾ ਪੁੱਤਰ ਦਾ ਕਹਿੰਦੇ ਵਿਸ਼ੇਸ਼ ਕਰਕੇ ਸੀ ਵੀ ਬੜਾ ਸੋਹਣਾ ਸੁਨੱਖਾ ਸੁੰਦਰ ਸੀ ਤਰਨ ਹੋਣ ਲੱਗਿਓ ਹੁਤੋ ਸਾਵਣ ਮਲ ਉਹ ਜਿਹੜਾ ਰਾਜੇ ਦਾ ਪੁੱਤਰ ਜੇ ਜਵਾਨ ਜਿਹੀ ਹੋਣ ਲੱਗਿਆ ਸੀ ਇੱਕ ਜੀਵਤ ਰਾਜਾ ਵੇਖ ਵੇਖ ਕੇ ਰਾਜਾ ਕਹਿੰਦੇ ਜਿਉਂਦਾ ਸੀ ਪਟਰਾਣੀ ਕੋ ਪਰਮ ਪ੍ਰੀਏ ਜਿਹੜੀ ਰਾਜੇ ਦੀ ਪਰਾਣੀ ਉਹਨੂੰ ਤਾਂ ਪਿਆਰਾ ਬਹੁਤ ਹੀ ਸੀ ਇਹ ਪੁੱਤਰ ਮ੍ਰਿਤੂ ਭਇਓ ਸੋ ਆਜਾ ਦੱਸੀ ਅੱਜ ਸਵੇਰ ਸਾਰੀ ਉਹ ਮਰ ਗਿਆ ਹੈ ਯਾਂ ਤੇ ਸਭ ਵਿਆਕੁਲ ਭਏ ਇਸ ਕਰਕੇ ਵੀ ਉਹ ਪੁੱਤਰ ਦੇ ਮਰਨ ਕਰਕੇ ਸਾਰੇ ਰਾਜਧਾਨੀ ਦੇ ਲੋਕ ਵਿਆਕੁਲ ਹੋ ਗਏ ਨਿਰਪ ਪਾਗ ਉਤਾਰੀ ਜਿਹੜਾ ਰਾਜਾ ਉਸਨੇ ਤਾਂ ਆਪਣੀ ਸੁਖ ਰੂਪ ਜਿਹੜੀ ਪੱਗ ਲਾ ਸੁੱਟੀ ਹੋਈ ਪੀੜਤ ਸਿਰ ਸੁਧ ਨਹਿ ਰਹੀ ਰਾਜਾ ਸਿਰ ਪਿੱਟ ਰਿਹਾ ਉਹਨੂੰ ਤਾਂ ਹੋਸ਼ ਹੀ ਨਹੀਂ ਰਹੀ ਮੂਰਛਨਾ ਧਾਰੀ ਉਸਨੇ ਤਾਂ ਮੂਰਛਨਾ ਧਾਰੀ ਬੇਹੋਸ਼ੀ ਧਾਰਨ ਗਸੀਆਂ ਪੈ ਰਹੀਆਂ ਤਿਮ ਰਾਣੀ ਆਤੁਰ ਬਾਡੀ ਇਸ ਤਰ੍ਹਾਂ ਜਿਹੜੀ ਰਾਜੇ ਦੀ ਰਾਣੀ ਉਹ ਬੜੀ ਵਿਆਕੁਲ ਦੁਖੀ ਹੋ ਰਹੀ ਭਾਰ ਦੇ ਕਲੇਸ਼ੂ ਉਹਦੇ ਹਿਰਦੇ ਵਿੱਚ ਵੀ ਬੜਾ ਦੁੱਖ ਕਲੇਸ਼ ਹੋ ਰਿਹਾ ਹੈ ਪ੍ਰਜਾ ਕੁਤੋਂ ਹਰ ਖਾਏ ਹਿਰਦੈ ਸਾਵਣ ਮਲ ਜਿਹੜੀ ਪ੍ਰਜਾ ਕਿੱਥੋਂ ਹਿਰਦੇ ਵਿੱਚ ਖੁਸ਼ ਹੋਵੇ ਦੁੱਖ ਲਹਿਓ ਅਸ਼ੇਸ਼ੂ ਰਾਜੇ ਕਰਕੇ ਕਹਿੰਦੇ ਸਾਰਿਆਂ ਨੇ ਦੁੱਖ ਲਿਆ ਵਿਸ਼ੇਸ਼ ਕਰਕੇ ਨਿਰਪ ਸੁਖ ਤੇ ਪ੍ਰਜਾ ਸੁਖੀ ਕਿਉਂਕਿ ਜੇ ਰਾਜਾ ਸੁਖੀ ਹੋਵੇ ਤੇ ਪ੍ਰਜਾ ਸੁਖੀ ਬਸਦੀ ਹੁੰਦੀ ਹੈ ਦੁੱਖ ਤੇ ਦੁੱਖ ਪਾਵੈ ਰਾਜਾ ਦੁਖੀ ਹੋਏ ਪ੍ਰਜਾ ਵੀ ਉਹਦੇ ਦੁੱਖ ਕਰਕੇ ਦੁੱਖ ਪਾਉਂਦੀ ਹੈ ਇਮ ਵਿਆਕੁਲ ਨਰ ਹੋਏ ਰਹੇ ਸਾਵਣ ਮਲ ਰਾਜੇ ਦੇ ਪੁੱਤਰ ਦੇ ਮਰਨ ਕਰਕੇ ਸਾਰੇ ਰਾਜਧਾਨੀ ਦੇ ਲੋਕ ਵਿਆਕੁਲ ਦੁਖੀ ਹੋ ਰਹੇ ਰਵ ਰੁਦਨ ਉਠਾਵੈ ਸਾਰੇ ਰੋਣ ਦੀ ਆਵਾਜ਼ ਹੀ ਕਹਿੰਦੇ ਉਠਾ ਰਹੇ ਰੋਣ ਦੀ ਆਵਾਜ਼ ਕਰ ਰਹੇ ਸੁਣ ਕੇ ਚਿਤ ਮਹਿ ਚਿਤ ਵਤੋ ਇਸ ਤਰ੍ਹਾਂ ਸਾਵਣ ਮਲ ਉਸ ਪੁਰਸ਼ ਤੋਂ ਸੁਣ ਕੇ ਚਿਤ ਵਿੱਚ ਸੋਚਦਾ ਵਿਚਾਰਦਾ ਇਹ ਅਜਮਤ ਥਾਈ ਇੱਥੇ ਸ਼ਕਤੀ ਥਕਾਉਣ ਵਾਲਾ ਥਾਂ ਹੈ। ਨਿਰਪ ਸੁਤ ਏਕ ਜਿਵਾਏ ਬੇ, ਮੈਂ ਆਪਣੀ ਸ਼ਕਤੀ ਦਾ ਨਾਰੇ ਦਾ ਪੁੱਤਰ ਜਿਉਂਦਾ ਕਰਦੇ ਹਾਂ। ਸਭ ਲਾਗਹ ਪਾਈ, ਫਿਰ ਕੀ ਹੈ, ਸਾਰੇ ਰਾਜਧਾਨੀ ਦੇ ਲੋਕ ਉੱਠ ਕੇ ਮੇਰੇ ਚਰਨੀ ਲੱਗ ਪੈਣਗੇ। ਸੇਵਕ ਹੋਵੇ ਭਾਵ ਧਰ, ਬੜਾ ਪ੍ਰੇਮ ਧਾਰ ਕੇ ਮੇਰੇ ਸਿੱਖ ਸੇਵਕ ਹੋ ਜਾਣ। ਸਭ ਸੇਵ ਕਮਾਵੇ, ਮੈਂ ਕਹਾਂਗਾ ਉਹ ਮੇਰੀ ਸੇਵਾ ਕਰਨਗੇ। ਇਸ ਤੇ ਨੀਕੀ ਅਪਰ ਵਿਧ, ਇਸ ਤੋਂ ਬਗੈਰ ਹੋਰ ਜਿਹੜੀ ਚੰਗੀ ਵਿਧੀ ਹੈ, ਕੋਈ ਚੰਗਾ ਤਰੀਕਾ ਹੈ, ਕੋ ਹੱਥ ਨਾ ਆਵੇ, ਮੇਰੇ ਹੱਥਾਂ ਨਹੀਂ ਆ ਸਕਦਾ। ਚੰਗਾ ਤਰੀਕਾ ਤਾਂ ਇਹ ਹੈ, ਰਾਜੇ ਦੇ ਪੁੱਤਰ ਨੂੰ ਜਿਉਂਦਾ ਕਰਦੇ ਹਾਂ ਤੇ ਗੱਲ ਬਣ ਜਾਊ। ਉਰ ਪ੍ਰਸੰਨ ਹੋਏਗਾ ਹੋਏ ਕਰ, ਉਸ ਵੇਲੇ ਸਾਵਣ ਵੱਲ ਆਪਣੇ ਹਿਰਦੇ ਵਿੱਚ ਪ੍ਰਸੰਨ ਹੋ ਕੇ ਗਯੋ ਨਿਰਪ ਦੁਆਰਾ ਅਗਾਰੇ, ਜਿੱਥੇ ਰਾਜੇ ਦਾ ਘਰ ਸੀ ਮਹਿਲ ਸੀ ਉੱਥੇ ਗਿਆ ਹੈ। ਕੁੰਜਨ ਸਮ ਰਾਣੀ ਜਹਾਂ, ਕਹਿੰਦੇ ਕੁੰਜਾ ਉਹ ਆਵਾਜ਼ ਕਰਦੀਆਂ ਉਹਦੇ ਸਮਾਨ ਜਿਹੜੀ ਰਾਜੇ ਦੀਆਂ ਰਾਣੀਆਂ ਹਨ। ਕੁਰ ਲਾਇਤ ਪੁਕਾਰੇ, ਕਹਿੰਦੇ ਉੱਚੀ ਉੱਚੀ ਕੁਰ ਲਾ ਰਹੀਆਂ, ਕੁੰਜਾਂ ਨੂੰ ਬੋਲ ਰਹੀਆਂ। ਕੇਸ ਉਖਾਰਤ ਸੀਸ ਕੇ, ਇਹ ਤਾਂ ਆਪਣੇ ਸਿਰ ਦੇ ਕੇਸਾਂ ਨੂੰ ਪੁੱਟ ਰਹੀਆਂ। ਨਹਿ ਬਸਨ ਸੰਭਾਰ, ਕਈ ਜਿਹੜੀਆਂ ਰਾਣੀਆਂ ਆਪਣਾ ਬਸਤਰ ਵੀ ਨੀ ਕੱਪੜਾ ਵੀ ਨੀ ਸੰਭਾਲ ਰਹੀਆਂ। ਕਰ ਤਲਸੋ ਪੀਟਤ ਬਦਨ, ਤਲੀਆਂ ਦੇ ਉੱਪਰ ਮੂੰਹ ਦੇ ਮਾਰ ਰਹੀਆਂ ਹਨ, ਹੱਥ ਜਣੀ ਮੁੱਖ ਦੇ ਉੱਪਰ ਮਾਰ ਰਹੀਆਂ। ਸਿਰ ਜੰਗਨ ਮਾਰ, ਇਸ ਤਰ੍ਹਾਂ ਸਿਰ ਤੇ ਹੱਥ ਮਾਰ ਰਹੀਆਂ, ਪੱਟਾਂ ਤੇ ਹੱਥ ਮਾਰ ਰਹੀਆਂ। ਅਤ ਬਿਰਲਾਪ ਸੰਕਟ ਲਹਿਓ, ਬੜਾ ਬਿਰਲਾਪ ਹੋ ਰਿਹਾ, ਬੜਾ ਦੁੱਖ ਲੈ ਰਹੀਆਂ। ਲੋਚਨ ਜਲ ਗੇਰਾ, ਸਾਰੀਆਂ ਕਹਿੰਦੇ ਅੱਖਾਂ ਤੋਂ ਪਾਣੀ ਅਥਰੂ ਘੇਰ ਰਹੀਆਂ ਸਿੱਟ ਰਹੀਆਂ। ਜਹ ਕਹਿ ਹਾਹਾਕਾਰ ਭਾ, ਕਿਧਰ ਸਾਵਣ ਮਲ ਦੇਖ ਰਿਹਾ, ਹਾਲ ਦੁਹਾਈ ਮੱਚੀ, ਹਾਏ ਮਰ ਗਏ ਪੱਟੇ ਗਏ, ਇਹੀ ਬੋਲ ਰਹੇ। ਉੱਚੀ ਧੁਨ ਟੇਰਾ, ਉੱਚੀ ਆਵਾਜ਼ ਨਾਲ ਸਾਰੇ ਮੋਲ ਰਹੇ। ਨਿਰਪਤ ਮਹਾ ਵਿਆਕੁਲ ਪਰਿਓ, ਉੱਧਰ ਜਿਹੜਾ ਰਾਜਾ ਬੜਾ ਵਿਆਕੁਲ ਹੋਇਆ ਪਿਆ ਹੈ। ਮੰਤਰੀ ਬਿਲ ਖਾਵੇ, ਜਿਹੜੇ ਵਜ਼ੀਰ ਆ ਉਹ ਵਿਚਾਰੇ ਦੁਖੀ ਹੋ ਰਹੇ। ਆਪਸ ਮੈਂ ਕੋ ਧੀਰ ਦੇ, ਆਪੋ ਵਿੱਚ ਹੀ ਕੋਈ ਕਿਸੇ ਨੂੰ ਧੀਰ ਦੇ ਨਿਹਾਰ ਹੈ। ਇੱਕ ਸਮ ਦੁੱਖ ਪਾਵੇ, ਇੱਕ ਸਮਾਨ ਹੀ ਸਾਰੇ ਦੁੱਖ ਪਾ ਰਹੇ। ਅਵਨੀ ਤਲ ਮੈਂ ਲਟਤ ਕੋ, ਕੋਈ ਧਰਤੀ ਦੇ ਤਲੇ ਉੱਪਰ ਲਟੀ ਜਾ ਰਿਹਾ ਹੈ। ਸਿਮਰਹਿ ਗਨ ਕੀਤੇ, ਇਹ ਰਾਜੇ ਦੇ ਪੁੱਤਰ ਨੂੰ ਚੇਤੇ ਕਰ ਰਹੇ ਉਹਦੇ ਗੁਣਾਂ ਨੂੰ। ਸੂਰਤ ਸੁੰਦਰ ਰਾਜ ਸੁਤ, ਰਾਜੇ ਦੇ ਪੁੱਤਰ ਦੀ ਸ਼ਕਲ ਸੁੰਦਰ ਸੂਰਤ ਸੀ, ਬੜੀ ਸੁੰਦਰ ਹੈ। ਸਭ ਕੋ ਸੁਖ ਦੇਤੇ, ਵੀ ਜਿਹੜਾ ਪੁੱਤਰ ਸੀ ਸਾਰਿਆਂ ਨੂੰ ਸੁਖ ਦੇ ਰਿਹਾ ਸੀ। ਰਾਜਾ ਰਾਣੀ ਪ੍ਰਜਾ ਕੋ, ਰਾਜਾ ਤੇ ਰਾਣੀ ਤੇ ਜਿਹੜੀ ਪ੍ਰਜਾ ਹੈ। ਸਚਵਨ ਸਮਦਾਇਆ, ਵਜ਼ੀਰ ਹੈ ਸਮੂਹ। ਸਭ ਹਿੰਨ ਕੋ ਇੱਕ ਆਸਰਾ, ਸਾਰਿਆਂ ਨੂੰ ਇੱਕੋ ਇੱਕ ਦਾ ਆਸਰਾ ਹੈ ਸੀ। ਸੋ ਪ੍ਰਭ ਨਹਿ ਪਾਇਆ, ਦੇਖ ਲੋ ਪਰਮੇਸ਼ਰ ਨੂੰ ਚੰਗਾ ਨੀ ਲੱਗਿਆ, ਉਹ ਚਲਾ ਗਿਆ ਹੈ। ਅਤ ਕਲੇਸ਼ ਜੁਤ ਹੇਰ ਕਰ, ਬੜੇ ਕਲੇਸ਼ ਦੇ ਸਹਿ ਦੁੱਖ ਦੇ ਸਹਿਤ ਵੇਖ ਕੇ, ਉਰ ਦਇਆ ਉਪਾਈ, ਹਰ ਦੇ ਵਿੱਚ ਦਇਆ ਪੈਦਾ ਕੀਤੀ ਸਾਵਣ ਮਲ ਨੇ। ਹਰ ਸਵਾਰਥ ਹਿਤ ਆਪਣੇ, ਆਪਣਾ ਜਿਹੜਾ ਪ੍ਰਯੋਜਨ ਆਪਣਾ ਮਤਲਬ ਪੂਰਾ ਕਰਨ ਵਾਸਤੇ ਸਾਵਣ ਮਨ ਆਈ, ਸਾਵਣ ਮਲ ਦੇ ਮਨ ਵਿੱਚ ਆ ਗਈ ਵੀ ਇੱਥੇ ਥੋੜੀ ਜਿਹੀ ਸ਼ਕਤੀ ਦਿਖਾਵਾਂ। ਨਿਰਪ ਢਿੱਗ ਕੇ ਇੱਕ ਸਚਵਕੋ, ਸਚਵਕੋ ਰਾਜੇ ਦੇ ਕੋਲ ਇੱਕ ਵਜ਼ੀਰ ਹੈ ਸੀ ਖੜੋਤਾ, ਨਿਜ ਨਿਕਟ ਹਕਾਰਾ, ਥੋੜਾ ਜਿਹਾ ਇਸ਼ਾਰਾ ਕਰਕੇ ਆਪਣੇ ਕੋਲ ਸਾਧ ਮਲ ਨੇ ਸੱਦ ਲਿਆ। ਹੋਏ ਇਕਾਂਤ ਤਿਸਕੋ ਕਾਹਿਓ, ਉਹਨੂੰ ਕੱਲਿਆਂ ਜਾਂ ਵੱਖਰਿਆਂ ਹੋ ਕੇ ਆਖਿਆ। ਬੜ ਕਹਿਰ ਗੁਜ਼ਾਰਾ, ਬੜਾ ਭਾਰੀ ਕਹਿਰ ਹੀ ਗੁਜ਼ਰ ਗਿਆ। ਤਉ ਗੁਰਨ ਕੀ ਕਿਰਪਾ ਤੇ, ਤਾਂ ਵੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਕੇ ਮੈਂ ਇਸੇ ਜਿਵਾਵਾਂ, ਰਾਜੇ ਦਾ ਪੁੱਤਰ ਮਰਿਆ ਪਿਆ, ਗੁਰੂ ਨਾਨਕ ਦੀ ਕਿਰਪਾ ਕਰਕੇ ਮੈਂ ਇਹਨੂੰ ਜਿਵਾ ਦੇਵਾਂ। ਸਿੱਖ ਹੋਏ ਮੇਰੇ ਸਕਲ, ਸ਼ਰਤ ਹੈ ਵੀ ਸਾਰੇ ਰਾਜਧਾਨੀ ਦੇ ਜਿੰਨੇ ਲੋਕ ਮੇਰੇ ਸਿੱਖ ਹੋਣੇ ਚਾਹੀਦੇ। ਸਿੱਖੀ ਬਿਦਤਾਵਾਂ, ਗੁਰੂ ਨਾਨਕ ਦੀ ਸਿੱਖੀ ਮੈਂ ਪ੍ਰਗਟ ਕਰਾਂਗਾ, ਸਾਰਿਆਂ ਨੂੰ ਸਿੱਖ ਬਣਾਵਾਂਗਾ। ਪ੍ਰਥਮੇ ਰਾਜਾ ਸਿੱਖ ਬਣ ਹੈ, ਸਭ ਤੋਂ ਪਹਿਲਾਂ ਵੀ ਰਾਜਾ ਗੁਰੂ ਨਾਨਕ ਦਾ ਸਿੱਖ ਬਣ ਜਾਏ। ਕੁਨ ਸਚਵਰ ਸੈਨਾ, ਫਿਰ ਜਿੰਨੇ ਰਾਜੇ ਦੇ ਵਜ਼ੀਰ ਤੇ ਰਾਜੇ ਦੀ ਫੌਜ ਆ ਉਹ ਵੀ ਸਿੱਖ ਬਣ ਜੇ ਗੁਰੂ ਨਾਨਕ ਦੀ। ਬਹੁਰ ਪ੍ਰਜਾ ਪਾਹੁਲ ਪਿਵੈ, ਫਿਰ ਜਿੰਨੀ ਰਾਜੇ ਦੀ ਪ੍ਰਜਾ ਹੈ ਉਹ ਵੀ ਕਹਿੰਦੇ ਗੁਰਸਿੱਖੀ ਦੀ ਜਿਹੜੀ ਚਰਨ ਪਾਉ ਲਾ ਲੈ ਲਵੇ। ਕਹੋ ਨਿਰਪਸੋ ਬੈਨਾ, ਰਾਜੇ ਰਾਜੇ ਨੂੰ ਤੂੰ ਬਚਨ ਕਹਿ ਦੇ ਤੇ ਜੇ ਗੱਲ ਮੰਨਦਾ ਹੁਣੇ ਜੀਰਾ ਕਰਦਿਆਂ। ਸੁਨਤ ਸਚਵ ਹਰਖਤ ਅਧਿਕ, ਆਪ ਜੀ ਸੁਣ ਕੇ ਬੜਾ ਖੁਸ਼ ਹੋ ਗਿਆ। ਢਿਗ ਗਾ ਮਹਿ ਪਾਲਾ, ਰਾਜਾ ਰੋ ਪਿੱਟ ਰਿਹਾ ਸੀ ਉਹਦੇ ਕੋਲ ਚਲਿਆ ਗਿਆ। ਕਹੀ ਬਾਤ ਸਮਝਾਏ ਸਭ, ਰਾਜੇ ਨੂੰ ਸਾਰੀ ਗੱਲ ਬਾਤ ਸਮਝਾ ਕੇ ਕਹਿ ਦਿੱਤੀ। ਇੱਕ ਸੰਤ ਵਿਸਾਲਾ, ਇੱਕ ਮਹਾਨ ਸ਼ਕਤੀ ਵਾਲਾ ਮਹਾਨ ਸੰਤ ਆਇਆ ਇੱਥੇ ਸ੍ਰੀ ਨਾਨਕ ਕੇ ਪੰਥ ਕੋ। ਗੁਰੂ ਨਾਨਕ ਸਾਹਿਬ ਦੇ ਰਸਤੇ ਦਾ ਹੈ, ਗੁਰੂ ਨਾਨਕ ਦੇ ਸਿੱਖੀ ਪੰਥ ਵੀ ਹੈ ਚੱਲਣ ਵਾਲਾ। ਬੋਲਤ ਇਮ ਬਾਣੀ, ਇਹ ਸੰਤ ਇਸ ਤਰ੍ਹਾਂ ਦੇ ਬਚਨ ਬੋਲ ਰਿਹਾ ਕਹਿ ਰਿਹਾ, ਮਤ ਮੇਰੇ ਮਹਿ ਨਿਰਪਤ ਹੋਏ। ਕਹਿ ਰਿਹਾ ਵੀ ਸਾਡੇ ਗੁਰੂ ਨਾਨਕ ਦੇ ਸਿੱਖੀ ਮਤ ਵਿੱਚ ਰਾਜਾ ਹੋ ਜਾਵੇ। ਜੇ ਲੇਵਹਿ ਮਾਨੀ, ਸਿੱਖੀ ਮਤ ਨੂੰ ਸਿੱਖੀ ਪੰਥ ਨੂੰ ਮੰਨ ਲੈ, ਸਿੱਖੀ ਧਾਰ ਲੈ। ਤਾਉ ਮੈਂ ਨਿਰਿਪ ਸੁਤ ਪ੍ਰਾਣ ਜੁਤ, ਵੀ ਰਾਜੇ ਦਾ ਜਿਹੜਾ ਪੁੱਤਰ ਹੈ ਔਰ ਪ੍ਰਾਣ ਨੇ ਸਹਿਤ ਤਤਕਾਲ ਜਿਵਾਵ, ਛੇਤੀ ਕਹਿੰਦੇ ਪ੍ਰਾਣਾ ਸਹਿਤ ਕਰਕੇ ਜੀਵਾਲ ਦੇਵਾਂ। ਪਿੱਛੇ ਮਮ ਸਿੱਖ ਹੋਏ, ਹਾਂ ਬਾਅਦ ਵਿੱਚ ਸਾਡੇ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਹੋ ਜਾ। ਸਭ ਸਿੱਖੀ ਪ੍ਰਗਟਾਵਾਂ, ਗੁਰੂ ਨਾਨਕ ਦੀ ਸਿੱਖੀ ਪ੍ਰਗਟ ਕਰਾਂਗਾ। ਸੁਨ ਮਹਿ ਪਾਲਕ ਕਾਨ ਮਹਿ, ਇਸ ਤਰ੍ਹਾਂ ਵਜ਼ੀਰ ਤਾਂ ਰਾਜੇ ਨੇ ਕੰਨ ਵਜੇ ਸੁਣ ਕੇ ਜਨ ਅੰਮ੍ਰਿਤ ਡਾਰਾ, ਕਾਲਕਾਰੀ ਸੁਣਾਈ ਜਾਣੀ ਕਹਿੰਦੇ ਅੰਮ੍ਰਿਤ ਹੀ ਕੰਨਾਂ ਵਾਈ ਵਿੱਚ ਪਾ ਦਿੱਤਾ। ਕਹਿਓ ਸਰਬ ਹੀ ਸਿੱਖ ਹੋਵੇ, ਰਾਜੇ ਨੇ ਝਟਪਟ ਕਹਿ ਦਿੱਤਾ ਕਹਿੰਦੇ ਉਹ ਸਾਰਾ ਇਲਾਕਾ ਸਾਰੀ ਰਾਜਧਾਨੀ ਸਿੱਖ ਬਣ ਜਾਏਗੀ। ਗੁਰਦੇਵ ਹਮਾਰਾ, ਜਿਹੜਾ ਵੀ ਸਾਡੇ ਪੁੱਤਰ ਨੂੰ ਜਾਂਦਾ ਕਰਦੇ ਉਹ ਸਾਡਾ ਤਾਂ ਗੁਰਦੇਵ ਹੋਵੇਗਾ, ਪੂਜਨੀਕ ਹੋਵੇਗਾ। ਕੁਵਰ ਜਵਾਬ ਆਨ ਕਰ, ਉਹ ਸੰਤ ਨੂੰ ਕਹੋ ਵੀ ਮੇਰਾ ਆ ਕੇ ਪੁੱਤਰ ਜਾਂਦਾ ਕਰਦੇ। ਆਇਸ ਜਿਮ ਭਾਖੇ, ਜਿਵੇਂ ਵੀ ਉਹ ਸੰਤ ਆਗਿਆ ਕਹੇਗਾ ਕਰੇਗਾ। ਹਮ ਤਿਸਕੇ ਅਨੁਸਾਰ ਨਿਤ, ਅਸੀਂ ਤਾਂ ਸਾਰੇ ਪਰਿਵਾਰ ਦੇ ਸਹਿਤ ਉਹਦੇ ਅਨੁਸਾਰੀ ਹੋਵਾਂ। ਸੇਵਾ ਅਭਿਲਾਖੇ, ਉਹ ਕਹੇਗਾ ਉਹਦੀ ਸੇਵਾ ਕਰਨੀ ਚਾਹਾਂਗੇ। ਆਨਹ ਬਿਲਮ ਬਹੀਨ ਤੇਹੇ, ਸਾਧੂ ਸੰਤ ਨੂੰ ਛੇਤੀ ਦੇ ਕੇ ਲਿਆ ਬਿਨਾਂ ਦੇਰੀ ਤੋਂ। ਪ੍ਰਾਣਨ ਕੋ ਦਾਤਾ, ਸਾਡੇ ਪ੍ਰਾਣਾਂ ਦਾ ਦਾਨ ਦੇਣ ਵਾਲਾ ਦਾਤਾ ਹੈ। ਨਾਹ ਤੇ ਸਭੀ ਹਮ ਮਰ ਹੈ, ਅਸੀਂ ਸਾਰੇ ਰਾਣੀ ਰਾਣੀਆਂ ਕਦੇ ਰੋਂਦੇ ਪਿੱਟਦੇ ਮਰ ਜਾਵਾਂਗੇ ਪੁੱਤਰ ਪਿੱਛੇ। ਸੰਗ ਆਪਣੇ ਤਾਤਾ, ਨਾਲ ਦੇ ਪੁੱਤਰੀ ਮਰ ਮੁਕਾਂਗੇ। ਦੌੜ ਸਚਿਵ ਸੰਗ ਲੈ ਗਇਓ, ਉਸੇ ਵੇਲੇ ਸਾਵਣ ਮੱਲ ਨੂੰ ਕਹਿੰਦੇ ਦੌੜ ਕੇ ਵਜ਼ੀਰ ਰਾਜੇ ਕੋਲ ਲੈ ਕੇ ਚਲਾ ਗਿਆ। ਮੇਰੇ ਪਸਾਥ ਮਿਲਾਇਓ, ਰਾਜੇ ਦੇ ਨਾਲ ਮਿਲਾ ਦਿੱਤਾ ਸਾਵਣ ਮੱਲ ਨੂੰ। ਕਹੀ ਚਰਨ ਪਰ ਬੰਦਨਾ, ਰਾਜੇ ਨੇ ਚਰਨਾਂ ਤੇ ਨਮਸਕਾਰ ਕੀਤੀ। ਸਨਮਾਨ ਬਿਠਾਇਓ, ਸਨਮਾਨ ਨਾਲ ਉੱਚੇ ਥਾਂ ਤੇ ਬਿਠਾਇਆ ਹੈ। ਪ੍ਰਾਣ ਸਹਿਤ ਸੁਤ ਕੁਸੋ ਕਹਿਓ, ਕਹਿਣ ਲੱਗਿਆ ਵੀ ਮੇਰੇ ਪੁੱਤਰ ਨੂੰ ਪ੍ਰਾਣਾਂ ਦੇ ਸਹਿਤ ਤੂੰ ਕਰ ਦੇ। ਹਮ ਸਭ ਅਨੁਸਾਰੇ, ਅਸੀਂ ਸਭ ਤੇਰੀ ਆਗਿਆ ਅਨੁਸਾਰ ਹੋਵਾਂਗੇ। ਨਿਸ ਬਾਸੁਰ ਸੇਵਾ ਲਗ ਹੈ, ਦਿਨ ਤੇਰੀ ਸੇਵਾ ਵਿੱਚ ਲੱਗੇ ਰਾਂਗ ਜੁੜ ਜਾਵਾਂਗੇ। ਹਮ ਦਾਸ ਤੁਮਾਰੇ, ਸਾਵਣ ਮੱਲ ਦੀ ਜ਼ਿੰਦਗੀ ਭਰ ਤੁਹਾਡੇ ਦਾਸ ਬਣ ਜਾਵਾਂਗੇ। ਸਾਵਣ ਮੱਲ ਨੇ ਕਹਿਓ ਤਬ, ਰਾਜੇ ਨੇ ਇੱਥੋਂ ਸੁਣ ਕੇ ਸਾਵਣ ਮੱਲ ਨੇ ਇਸ ਤਰ੍ਹਾਂ ਕਿਹਾ, ਲੈ ਮ੍ਰਿਤਕ ਸੋ ਆਵੋ, ਜਿਹੜਾ ਤੁਹਾਡਾ ਪੁੱਤਰ ਜਿੱਥੇ ਮਰਿਆ ਪਿਆ ਇੱਥੇ ਮੇਰੇ ਕੋਲ ਚੁੱਕ ਕੇ ਲੈ ਆਓ। ਭੀੜ ਹਟਾਵੋ ਸਕਲ ਹੀ, ਜਿਹੜੀ ਹਰਦਿਗਰ ਤੁਹਾਡੇ ਪੁੱਤਰ ਦੇ ਭੀੜ ਹੋ ਰਹੀ, ਰੋਣ ਵਾਲੇ ਨੂੰ ਭੀੜ ਨੂੰ ਪਰੇ ਕਰ ਦਿਓ। ਕਰ ਸ਼ਾਂਤ ਬਿਠਾਵਾ, ਸਾਰਿਆਂ ਨੂੰ ਕਹਿੰਦੇ ਰੋਣਾ ਪੌਂਦਾ ਬੰਦ ਕਰਕੇ ਸ਼ਾਂਤ ਕਰਕੇ ਬਿਠਾ ਦੇ। ਵਾਹਿਗੁਰੂ ਸਿਮਰਨ ਕਰ ਹੋ, ਕੋਈ ਨਾ ਰੋਵੇ ਪਿੱਟੇ ਸਾਰੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਣ। ਨਹ ਰੋਦਨ ਕੀਜੈ, ਕੋਈ ਬਿਲਕੁਲ ਨਾ ਰੋਣਾ ਕਰੇ। ਸਤਿਗੁਰ ਪਰ ਵਿਸ਼ਵਾਸ ਧਰ, ਨਾਨਕ ਸਾਹਿਬ ਦੇ ਉੱਪਰ ਭਰੋਸਾ ਰੱਖੋ ਸਾਰੇ। ਔਰ ਸਭ ਹਰ ਕੀਜੈ, ਹਿਰਦੇ ਵਿੱਚ ਖੁਸ਼ ਹੋਵੇ ਪੁੱਤਰ ਜੀ ਉੱਠੇ। ਨਿਰਪ ਸੁਤ ਮ੍ਰਿਤਕ ਉਠਾਏ ਕਰ। ਰਾਜੇ ਦੇ ਪੁੱਤਰ ਨੂੰ ਜਿੱਥੇ ਮਰਿਆ ਸੀ ਉੱਥੋਂ ਚੁੱਕ ਕੇ ਆਨਿਓ ਤਤਕਾਲਾ ਦੇ ਕੇ ਲੈ ਆਂਦਾ ਸਾਵਣ ਕੇ ਆਗੇ ਧਰਿਓ। ਸਾਵਣ ਵਾਲੇ ਦੇ ਅੱਗੇ ਲਿਆ ਰੱਖਿਆ। ਬਿਸਮਾਏ ਬਿਸਾਲਾ ਲੋਕ ਬੜੇ ਚੱਲ ਹੋ ਰਹੇ ਵੀ ਹੁਣ ਮਰੇ ਨੂੰ ਜਿਉਂਦਾ ਕਰ ਦੇਵੇ। ਬਸਤਰ ਅਗਾਰਿਓ ਬਦਨ ਤੇ ਉਸ ਵੇਲੇ ਸਾਵਣ ਮਲ ਨੇ ਰਾਜੇ ਦੇ ਪੁੱਤਰ ਦੇ ਮੁਖ ਤੇ ਜੋ ਕੱਪੜਾ ਜਾ ਪਾਇਆ ਉਹਨੂੰ ਲਾਇਆ ਆਪਣੇ ਹੱਥਾਂ ਨਾਲ। ਜਲ ਬਾਹਰ ਮੰਗਾਇਓ ਸੱਚਾ ਜਿਹੜਾ ਜਲ ਕਹਿ ਕੇ ਮੰਗਵਾ ਲਿਆ ਹੈ। ਤਿਸ ਰੁਮਾਲ ਕੀ ਖੂੰਡ ਕਰ ਗੁਰੂ ਅਮਰਦਾਸ ਸਾਹਿਬ ਜੀ ਨੇ ਰੁਮਾਲ ਦਿੱਤਾ ਸੀ ਜੀ ਕੰਨੀ ਜੀ ਨੁੱਕਰ ਜੀ ਧੋਈ ਕਰ ਲਾਇਓ। ਆ ਜਲ ਦੇ ਨਾਲ ਉਹਨੂੰ ਧੋਇਆ ਹੱਥ ਲਾਇਆ। ਸੋ ਜਲ ਜਬ ਮੁਖ ਮਹਿ ਪਰਿਓ ਉਹ ਜਿਹੜਾ ਰੁਮਾਲ ਦਾ ਜਲ ਹੈ ਜਦੋਂ ਥੋੜਾ ਜਿਹਾ ਰਾਜੇ ਦੇ ਪੁੱਤਰ ਦੇ ਮੂੰਹ ਦੇ ਵਿੱਚ ਪਿਆ ਹੈ। ਸਤਨਾਮ ਬਖਾਨਾ ਨਾਲ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ। ਸੀਸ ਛੁਹਾਏ ਰੁਮਾਲ ਕੋ ਉਸ ਤੋਂ ਬਾਅਦ ਜਿਹੜਾ ਗੁਰੂ ਅਮਰਦਾਸ ਸਾਹਿਬ ਦਾ ਬਖਸ਼ਿਆ ਹੋਇਆ ਰੁਮਾਲ ਔਰ ਰਾਜੇ ਦੇ ਪੁੱਤਰ ਨੂੰ ਸੀਸ ਨੂੰ ਛੁਹਾ ਦਿੱਤਾ। ਆਏ ਤਿਸ ਪ੍ਰਾਣਾ ਸਿਰ ਤੇ ਰੁਮਾਲ ਛਾਉਂਦੇ ਸਾਰ ਰਾਜੇ ਦੇ ਪੁੱਤਰ ਦੇ ਸਰੀਰ ਦੇ ਵਿੱਚ ਸੁਭਾਸ ਹੋਏ ਪ੍ਰਾਣ ਹੋਇਆ ਹੈ। ਜਥਾ ਸੰਜੀਵਨ ਜਲ ਕਸੀ ਕਹਿੰਦੇ ਜਿਵੇਂ ਕਹਿੰਦੇ ਉਹ ਲਕਸ਼ਮਣ ਬੇਹੋਸ਼ ਪਿਆ ਸੀ ਮਰਿਆ ਪਿਆ ਸੀ ਹਨੂਮਾਨ ਨੇ ਸੰਜੀਵਨੀ ਬੂਟੀ ਲਿਆਂਦੀ ਤੇ ਰਾਮ ਚੰਦਰ ਜੀ ਨੇ ਉਹ ਕਹਿੰਦੇ ਰਗੜੀ ਸੀ ਘਸਾਈ ਸੀ ਪਾਣੀ ਵਿੱਚ ਪਾ ਕੇ ਲਕਸ਼ਮਣ ਮੁਖ ਡਾਰੀ ਲਕਸ਼ਮਣ ਦੇ ਮੂੰਹ ਦੇ ਵਿੱਚੋਂ ਸੰਜੀਵਨੀ ਬੂਟੀ ਪਾਈ ਸੀ। ਤਥਾ ਕੁਵਤ ਜੀਵਤ ਉੱਠਿਓ ਜਿਵੇਂ ਲਕਸ਼ਮਣ ਕਹਿੰਦੇ ਉਹ ਬੇਹੋਸ਼ ਪਿਆ ਉੱਠ ਖੜੋਤਾ ਸੀ ਇਵੇਂ ਕਹਿੰਦੇ ਰਾਜੇ ਦਾ ਪੁੱਤਰ ਮਰਿਆ ਹੋਇਆ ਜੀ ਉੱਠਿਆ। ਚੱਖ ਪਲਕ ਉਗਾਰੀ ਆਪਣੀਆਂ ਨੇਤਰਾਂ ਦੀਆਂ ਪਲਕਾਂ ਖੋਲ ਲਈਆਂ ਇਸ ਨੇ ਨੇਤਰ ਖੋਲ ਲਏ। ਰਾਜਾ ਮਿਲਿਓ ਪਸਾਰ ਭੁਜ ਫਿਰ ਕੀ ਹੈ ਰਾਜਾ ਕਹਿੰਦੇ ਬਾਹਾਂ ਫੈਲਾ ਕੇ ਮਿਲਿਆ ਪੁੱਤਰ ਨੂੰ। ਰਾਣੀ ਮੁਖ ਚੂਮਾ ਜਿਹੜੀ ਪਟਰਾਣੀ ਉਸਨੇ ਆਪਣੇ ਪੁੱਤਰ ਦੇ ਮੁਖ ਨੂੰ ਚੁੰਮਿਆ। ਹਾਡੋ ਤਤ ਛਿਨ ਸੋ ਪਇਓ ਇਹ ਰਾਜੇ ਦਾ ਪੁੱਤਰ ਕਹਿੰਦੇ ਬੜਾ ਛੇਤੀ ਸਾਵਧਾਨ ਹੋਇਆ ਖੜਾ ਹੋ ਗਿਆ। ਤਜ ਕਰ ਤਲ ਭੂਮਾ ਜਿਹੜਾ ਧਰਤੀ ਦਾ ਤਲਾ ਸੀ ਉਹ ਛੱਡ ਕੇ ਸਵਈਆ ਛੰਦ ਭਇਓ ਆਨੰਦ ਬਿਲੰਦ। ਇਸ ਤਰ੍ਹਾਂ ਕਹਿੰਦੇ ਜਿਹੜਾ ਰਾਜੇ ਦਾ ਪੁੱਤਰ ਹੈ ਧਰਤੀ ਦਾ ਤਲਾ ਜਿੱਥੇ ਧਰਤੀ ਤੇ ਬੇਹੋਸ਼ ਪਿਆ ਸੀ ਉਹਨੂੰ ਛੱਡ ਕੇ ਉੱਠ ਖੜੋਤਾ ਹੈ ਯਾਨੀ ਸਵਾਸ ਆ ਕੇ ਜਿਉਂਦਾ ਹੋ ਗਿਆ ਹੈ। ਇਸ ਤੋਂ ਬਾਅਦ ਜਿਵੇਂ ਰਾਜਧਾਨੀ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਦਾਨ ਪੁੰਨ ਕੀਤੇ ਗਏ ਰਾਜਮਲ ਦਾ ਧੰਨਵਾਦ ਕੀਤਾ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕਰ ਲਈ ਸਿੱਖ ਸਜ ਗਏ। ਉਹ ਅਗਲੇ ਅਧਿਆਇ ਵਿੱਚ ਕਵੀ ਜੀ ਨੇ ਸਾਰਾ ਪ੍ਰਸੰਗ ਖੋਲ ਖੋਲ ਕੇ ਲਿਖਿਆ ਹੈ। ਜਿੰਨਾ ਕੁ ਸਮਾਂ ਨਿਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ ਹੈ। ਅੱਜ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਰਹਿੰਦਾ ਪ੍ਰਸੰਗ ਕੱਲ੍ਹ ਅੰਮ੍ਰਿਤ ਵੇਲੇ ਦੀ ਦੀਵਾਨ ਵਿੱਚ ਸੁਣਾਵਾਂਗੇ। ਅਰਦਾਸ ਵੀ ਚੁੜੀਏ ਜੀ ਜਥਾ ਸੰਜੀਵਨ ਜਲ ਕਸੀ ਲਛਮਣ ਮੁਖ ਡਾਰੀ ਤਥਾ ਕੁਵਤ ਜੀਵਤ ਉੱਠਿਓ ਚੱਖ ਪਲਕ ਉਗਾਰੀ ਰਾਜਾ ਮਿਲਿਓ ਪਸਾਰ ਭੁਜ ਰਾਣੀ ਮੁਖ ਚੂ